ਅਮਰ ਰਾਸ ਪਲਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀ ਸਾਰੀਆਂ ਸੋਚਾਂ ਹਿਲਾਈਆਂ ਤੇਰੀਆਂ ਕੱਲ ਦੀਆਂ ਕਬਿਤ ਹੱਥ ਤੇਰੇ ਰਹਿੰਦੇ ਨੀ ਦਿਉਤਕਾਰ ਚੰਡ ਮਹਿ ਨੀਤ ਨਿਰਿਪ ਦੰਡ ਮਹਿ ਦਾਨ ਗਜ ਗੰਡ ਮਹਿ ਸੋਭਤ ਅਪਾਰ ਹੈ ਹਵੀ ਜਿਮ ਖੀਰ ਮਹਿ ਧੀਰ ਜਿਮ ਬੀਰ ਮਹਿ ਸੀਰ ਜਿਮ ਨੀਰ ਮਹਿ ਹੋਤ ਸੁਖ ਕਾਰ ਹੈ ਦਿਉਤਕਾਰ ਚੰਡ ਮਹਿ ਨੀਤ ਨਿਰਿਪ ਦੰਡ ਮਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੋਹਣਾ ਸੁੰਦਰ ਜੀਵਨ ਸਜ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਜਾਪ ਗੁਰਬਾਣੀ ਦਾ ਕੀਰਤਨ ਹੋਇਆ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਗੁਰੂ ਨਾਨਕ ਦੇਵ ਗੋਬਿੰਦ ਰੂਪ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ ਜਿਸ ਤਰ੍ਹਾਂ ਗੋਪਾਲ ਪੰਧ ਦੇ ਤਾਈਂ ਗੁਰੂ ਮਹਾਰਾਜ ਨੇ ਉਹਦੇ ਕੁਛ ਸ਼ੰਕਿਆਂ ਦੇ ਉੱਤਰ ਮੁਖਾਰਬਿੰਦ ਤੋਂ ਸ੍ਰੀ ਰਾਗ ਵਿੱਚ ਸ਼ਬਦ ਉਚਾਰਨ ਕਰਕੇ ਦਿੱਤੇ ਉਹ ਆਪਾਂ ਸਾਰੇ ਪ੍ਰਸੰਗ ਲੜੀਵਾਰ ਰੂਪ ਵਿੱਚ ਪੜ੍ਹੇ ਹੈ ਕਿਉਂਕਿ ਗੁਰੂ ਮਹਾਰਾਜ ਨੇ ਇਹ ਜਿਹੜਾ ਕਹਿੰਦਾ ਸੀ ਵੀ ਤੁਸੀਂ ਪੜ੍ਹ ਲਓ ਤੁਹਾਡੇ ਕੰਮ ਆ ਜਾਏਗਾ ਸਿਆਣੇ ਹੋ ਜਾਓਗੇ ਗੁਰੂ ਮਹਾਰਾਜ ਨੇ ਅੱਗਿਓਂ ਸਵਾਲ ਕਰ ਦਿੱਤਾ ਸੀ ਵੀ ਉਹ ਵਿੱਦਿਆ ਤੋਂ ਪੜ੍ਹਿਆ ਹੋਇਆ ਜਿਹੜੇ ਕੋਈ ਬੁੱਧੀਵਾਨ ਲੋਕ ਵਿੱਦਿਆ ਪੜ੍ਹਦੇ ਨੇ ਜੇ ਉੱਥੇ ਪੜ੍ਹੀ ਹੈ ਤਾਂ ਸਾਨੂੰ ਪੜ੍ਹਾ ਜਿਹੜੇ ਕਹਿੰਦਾ ਨਹੀਂ ਜੀ ਮੈਂ ਤਾਂ ਜਿਹੜੀ ਇਹ ਸੰਸਾਰੀ ਵਿੱਦਿਆ ਹੈ ਪੜ੍ਹਿਆ ਹੋਇਆ ਹਾਂ ਅਤੇ ਉਹ ਪੜ੍ਹਾ ਸਕਦਾ ਹਾਂ ਮਹਾਰਾਜ ਕਹਿੰਦੇ ਇਹਦੇ ਨਾਲ ਤਬੀਅਤ ਤਬਾਹੀ ਪੈਂਦੇ ਹੈ, ਫਸਦਾ ਹੀ ਹੈ ਮਨੁੱਖ, ਜਿੰਨਿਆਂ ਘੁਟਾਲੇ ਘੁਟਾਲੇ ਹੀ ਹੈ, ਪੜ੍ਹਿਆਂ ਲਿਖਿਆਂ ਦੇ ਹੀ ਹੈ, ਜੇ ਫਾਹੇ ਪਏ ਹੋਏ ਹੈ, ਉਹ ਲੁੱਟੀ ਖੁੱਟੀ ਸੀ ਜਾਂਦੇ, ਬੇਈਮਾਨੀਆਂ ਕਰੀ ਜਾਂਦੇ ਹੈ। ਫਿਰ ਇਸੇ ਤਰ੍ਹਾਂ ਚਲੋ ਉਹਨਾਂ ਨੂੰ ਹੁੰਦਾ ਵੀ ਵੱਧ ਤੋਂ ਵੱਧ ਜਿਹੜਾ ਕਾਨੂੰਨ ਹੈ ਉਸ ਅਨੁਸਾਰ ਹੀ ਕੋਈ ਜੱਜ ਵਗੈਰਾ ਸਾਨੂੰ ਕਹੂ ਕਹਾਊਗਾ, ਉਹਨੂੰ ਆਪਾਂ ਸਿੱਟ ਦਿਆਂਗੇ ਇੱਧਰ ਕਰੋੜ ਦੋ ਕਰੋੜ। ਇਹੋ ਇਉਂ ਤਾਂ ਕਰੋੜ ਦੋ ਕਰੋੜ ਕੇ ਜੱਜ ਰਾਹੀਂ ਕੋਈ ਨੁਕਤਾ ਚੱਲ ਕੇ ਨਿਕਲ ਜਾਂਦੇ, ਜੱਜ ਹੋਣੀ ਕਈ ਵਾਰੀ ਫਿਰ ਫਸ ਜਾਂਦੇ, ਉਹਦਾ ਜਦੋਂ ਪਤਾ ਲੱਗਦਾ ਵੀ ਇਹਨੇ ਲਿਆ, ਐਵੇਂ ਬਸ ਫਾਹੇ ਪਈ ਜਾਂਦੇ ਨੇ, ਇੱਕ ਦੂਸਰੇ ਨੂੰ ਫਸੀ ਫਸਾਈ ਜਾਂਦੇ ਨੇ। ਗੁਰੂ ਮਹਾਰਾਜ ਕਹਿੰਦੇ ਜਿਹੜੀ ਅਧਿਆਤਮ ਵਿੱਦਿਆ ਹੈ ਉਹ ਨਾਮ ਜਪ ਕੇ ਆਉਂਦੀ ਹੈ, ਉਪਾਸ਼ਨਾ ਭਗਤੀ ਕਰਕੇ ਪ੍ਰਾਪਤ ਹੁੰਦੀ ਹੈ। ਉਹ ਐਸਾ ਜਿਹੜਾ ਬ੍ਰਹਮ ਗਿਆਨ ਹੈ ਉਹਦੇ ਨਾਲ ਨਹੀਂ ਫਿਰ ਫਾਹੇ ਪੈਂਦੇ। ਇਹ ਦੁਨਿਆਵੀ ਗਿਆਨ, ਦੁਨੀਆਂ ਦਾ ਗਿਆਨ ਜਿਹੜਾ ਹੈ ਇਹਦੇ ਨਾਲ ਤਾਂ ਫਸਦਾ ਮਨੁੱਖ, ਸ਼ਰਾਰਤੀ ਬਣ ਜਾਂਦਾ, ਬੇਈਮਾਨ ਧੋਖੇਬਾਜ਼ ਬਣ ਜਾਂਦਾ ਹੈ, ਝੂਠ ਮੂਠ ਬੋਲਦਾ, ਕਹਿੰਦਾ ਇਹ ਸ਼ਾਸਤ ਹੈ, ਨੀਤੀ ਹੈ ਜੀ ਸਾਡੀ, ਇਸ ਤਰ੍ਹਾਂ ਇਹ ਫਸ ਜਾਂਦਾ ਇੱਥੇ ਵੀ ਅਤੇ ਉੱਥੇ ਵੀ ਫਸਦਾ ਹੈ। ਫਿਰ ਕਹਿੰਦਾ ਜੀ ਜਿਹੜੀ ਅਧਿਆਤਮਵਾਦ ਦੀ ਵਿੱਦਿਆ ਨਾਮ ਜਪ ਕੇ ਆਉਂਦੀ ਹੈ, ਮੈਂ ਦੇਖਿਆ ਨਾਮ ਜਪਣ ਵਾਲੇ ਭੁੱਖੇ ਚਾਏ ਮਰਦੇ ਨੇ। ਇਸੇ ਤਰ੍ਹਾਂ ਜਿਵੇਂ ਕੋਈ ਬਹੁਤ ਗਰੀਬ ਜੀ ਹੁੰਦੇ, ਇਸ ਤਰ੍ਹਾਂ ਆਪਣਾ ਜੀਵਨ ਜਾ ਬਸਰ ਕਰਦੇ ਨੇ। ਜਿਵੇਂ ਫਰੀਦ ਸਾਹਿਬ ਜੀ ਨੇ ਵੀ ਕਿਹਾ ਨਾ, ਰੁੱਖੀ ਸੁੱਖੀ ਖਾਏ ਕਾ ਠੰਡਾ ਪਾਣੀ ਪੀਓ, ਜੋ ਤਾਂ ਸੁਤੇ ਸਿੱਧੀ ਵੀ ਇਸ ਤਰ੍ਹਾਂ ਦੀ ਛਕ ਛਕਾ ਕੇ ਵੀ ਬੰਦਗੀ ਕਰੋ, ਫਿਰ ਦੂਜਿਆਂ ਦੀਆਂ ਚੋਪੜੀਆਂ ਦੇਖ ਕੇ ਆਪਣੇ ਚਿੱਤ ਨੂੰ ਨਾ ਤਰਸਾ। ਅਤੇ ਤੂੰ ਇਸ ਪਾਸੇ ਲੱਗ, ਇਹ ਤੇਰੀ ਚੜ੍ਹਦੀ ਕਲਾ ਹੋਏਗੀ। ਇਸ ਕਰਕੇ ਸੰਸਾਰ ਦੇ ਪਦਾਰਥਾਂ ਤੋਂ ਪ੍ਰਾਮ ਹੋ ਕੇ ਸਿਰ ਪੇਟ ਪੂਰਤੀ ਵਾਸਤੇ ਮਾੜਾ ਮੋਟਾ ਰੁੱਖਾ ਸੁੱਖਾ ਜਿਹਾ ਖਾ ਲੈਂਦੇ, ਦੂਜਿਆਂ ਨੂੰ ਪ੍ਰਤੀਤ ਹੁੰਦਾ ਵੀ ਸ਼ੈ ਅਤੇ ਭੁੱਖੇ ਧਿਆਈ ਮਰਦੇ, ਕਿਉਂਕਿ ਔਰਤਾਂ ਦਾ ਨਿਰਵੀ ਅਲਪ ਹਾਰ ਸੁਲਭ ਸੀ, ਨਿੰਦਰਾ ਦਿਆ ਸ਼ਿਮਾ ਤਨ ਵੀ ਥੋੜ੍ਹਾ ਭੋਜਨ ਖੁਲਣਾ ਥੋੜ੍ਹਾ ਬੋਲਣਾ, ਇਹੀ ਅਸਲੀ ਕਰਮਾਂ ਦਾ ਪਾਉਣਾ ਹੁੰਦਾ ਹੈ। ਦੂਜਿਆਂ ਨੂੰ ਇਹ ਭੁਲੇਖਾ ਪੈਂਦਾ ਵੀ ਸ਼ਾਇਦ ਇਹਨਾਂ ਨੂੰ ਮਿਲਦਾ ਹੀ ਨਹੀਂ, ਇਹ ਤਾਂ ਪ੍ਰਭ ਕਸ਼ਨਿਧ ਹੈ, ਚਾਰ ਪਦਾਰਥ ਜਿਹੜੇ ਨਾਮ ਵਿੱਚ ਹੀ ਨਿਵਾਸ ਕਰ ਰਹੇ ਹੈ ਪਰ ਉਹ ਚਾਹੁੰਦੇ ਨਹੀਂ ਹਨ, ਜੇ ਆਵੇ ਜਾਂਦੇ ਹੈ ਫਿਰ ਵੀ ਉਹ ਇਹਨਾਂ ਵਾਲੀ ਕੋਈ ਬਹੁਤਾ ਧਿਆਨ ਨਹੀਂ ਦਿੰਦੇ ਹਨ, ਸਾਦੀ ਖੁਰਾਕ ਰੱਖਦੇ, ਸਾਦਾ ਖਾਂਦੇ, ਸਾਦਾ ਪਹਿਨਦੇ ਹਨ। ਸੋ ਇਸ ਤਰ੍ਹਾਂ ਉਹ ਲਾਹਾ ਲੈ ਜਾਂਦੇ ਹਨ, ਜਿੱਥੇ ਮਿਲੇ ਵਡਿਆਈਆਂ, ਜਿੱਥੇ ਪ੍ਰਲੋਕ ਵਿੱਚ ਭਗਤਾਂ ਨੂੰ ਨਾਮ ਜਪਣ ਵਾਲਿਆਂ ਨੂੰ ਵਡਿਆਈਆਂ ਮਿਲਦੀਆਂ ਉੱਥੇ ਸਦਾ ਖੁਸ਼ੀਆਂ ਅਤੇ ਉਹਨਾਂ ਨੂੰ ਚਾਪ ਚੜਿਆ ਰਹਿੰਦਾ ਹੈ, ਜਸ ਦੇ ਉਹਨਾਂ ਦੇ ਮੱਥੇ 'ਤੇ ਟਿੱਕੇ ਨਾਲੇ ਕੱਢੇ ਜਾਂਦੇ ਹੈ, ਸਾਹਮਣੇ ਉਹਨਾਂ ਦਾ ਜਸ ਕੀਤਾ ਜਾਂਦਾ ਹੈ, ਜਿਹਨਾਂ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਅਸਲੀ ਨਾਮ ਵਸਿਆ ਹੁੰਦਾ ਹੈ। ਇਹ ਨਾਮ ਤੋਂ ਬਗੈਰ ਬਾਕੀ ਜਿਹੜੀਆਂ ਗੱਲਾਂ ਬਾਤਾਂ ਮਾਰਨੀਆਂ ਇਹ ਤਾਂ ਫਜ਼ੂਲ ਹੈ, ਹਵਾ ਦੇ ਸਰਤ ਐਵੇਂ ਵਿਅਰਥ ਹੈ, ਜਿਵੇਂ ਹਵਾ ਦਾ ਬੁੱਲਾ ਆਇਆ ਅਤੇ ਗਿਆ, ਇਸ ਤਰ੍ਹਾਂ ਗੱਲਾਂ ਬਾਤਾਂ ਵਸਵਸ ਦਰਸਾਂ ਵੀ ਵਾਧੂ ਹੈ, ਕੋਈ ਉਹਨਾਂ ਨੂੰ ਫਾਇਦਾ ਨਹੀਂ ਹੈ। ਫਿਰ ਇਸੇ ਤਰ੍ਹਾਂ ਇਸਨੇ ਦੂਜਾ ਸ਼ੰਕਾ ਕੀਤਾ ਸੀ ਕਿ ਮਹਾਰਾਜ ਵੀ ਪਰਮੇਸ਼ਰ ਨੇ ਇੱਕ ਪਾਤਸ਼ਾਹ ਬਣਾਏ ਪਏ, ਉਹ ਤਰ੍ਹਾਂ ਤਰ੍ਹਾਂ ਦੇ ਵਿਸ਼ਿਆਂ ਵਿੱਚ ਪ੍ਰਵਿਰਤ ਹੈ, ਰੱਬ ਉਹਨਾਂ ਨੂੰ ਕਦੇ ਯਾਦ ਨਹੀਂ, ਨਾ ਕੋਈ ਦਾਨ ਪੁੰਨ ਵੱਲੀ ਉਹਨਾਂ ਦਾ ਧਿਆਨ ਹੁੰਦਾ ਹੈ, ਫਿਰ ਵੀ ਉਹ ਮੌਜਾਂ ਲੁੱਟਦੇ, ਇਹ ਕੀ ਗੱਲ? ਮਹਾਰਾਜ ਕਹਿੰਦੇ ਨਹੀਂ, ਇਹ ਪਿਛਲੇ ਜਨਮ ਵਿੱਚ ਉਹਨਾਂ ਨੇ ਇੱਛਾ ਰੱਖ ਕੇ ਕੋਈ ਦਾਨ ਪੁੰਨ ਜਾਂ ਜਪ ਤਪ ਕੀਤਾ ਸੀ, ਉਸ ਅਨੁਸਾਰ ਉਹਨਾਂ ਨੂੰ ਰਾਜ ਭਾਗ ਮਿਲ ਗਿਆ, ਰਾਜ ਤਪੋ ਰਾਜ ਰਾਜੋ ਨਰਕ ਵੀ ਤਪ ਕਰਕੇ ਰਾਜ ਮਿਲ ਜਾਂਦਾ ਹੈ, ਜਦੋਂ ਰਾਜੇ ਬਣ ਜਾਂਦੇ ਆ ਫਿਰ ਇੱਧਰ ਪ੍ਰਵਿਰਤ ਹੋ ਜਾਂਦੇ, ਫਿਰ ਨਰਕ ਦੀ ਪ੍ਰਾਪਤੀ ਇਸ ਸਜ਼ਾ ਤਾਂ ਉਹਨਾਂ ਨੂੰ ਅੱਗੇ ਜਾ ਕੇ ਮਿਲਦੀ ਹੈ ਜੇ ਭੁੱਲੇ ਆ ਪਰਮੇਸ਼ਰ ਨੂੰ ਉਹ। ਇਸ ਤਰ੍ਹਾਂ ਹੀ ਗੁਰੂ ਮਹਾਰਾਜ ਨੇ ਕਿਹਾ ਵੀ ਜਿਹਨਾਂ ਦਾ ਨਾਂ ਇਸ ਪੇਸਲਾਲ ਸਰਦਾਰ ਰੱਖਿਆ ਜਾਂਦਾ, ਖਾਨ ਬਹਾਦਰ ਹੁੰਦਾ ਹੈ, ਜਦੋਂ ਮਰਦੇ ਅੱਗੇ ਜਾ ਕੇ ਇੱਥੇ ਵੀ ਮਿੱਟੀ ਦੇ ਖੇਰੀ ਢੇਰੀ ਬਣਦੇ ਹੈ। ਆਹ ਜਿਹੜੇ ਪ੍ਰੇਮ ਪਰੂਣਦੇ ਸੀ ਇੱਕ ਦੂਸਰੇ ਨਾਲ, ਉਹ ਸਭ ਝੂਠੇ ਇੱਥੇ ਟੁੱਟ ਟੁੱਟ ਜਾਂਦੇ ਹੈ। ਸਭ ਜਿੱਤਰ ਆਇਆ ਤਿੱਤਰ ਗਸ਼ਤੀ ਤਿਣਕੇ ਤੋੜ ਕੇ ਪਿੱਛੇ ਮੁੜ ਜਾਂਦੇ, ਕੋਈ ਨਹੀਂ ਸਹਾਇਤਾ ਕਰਦਾ ਉਹਨਾਂ ਨੂੰ, ਸਿਫਾ ਸਲਾਰਾ ਨੂੰ ਪੁੱਛਦਾ ਨਹੀਂ ਕੋਈ। ਇਸ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਏ, ਬੰਦਗੀ ਕਰਨਾ ਚਾਹੀਏ, ਫਿਰ ਹੀ ਜੀਵਨ ਸਫਲ ਹੈ। ਮਹਾਰਾਜ ਦੇ ਬਚਨਾਂ ਦਾ ਇਹਦੇ 'ਤੇ ਐਸਾ ਅਸਰ ਪਿਆ ਹੈ, ਉੱਠ ਕੇ ਮਹਾਰਾਜ ਦੇ ਚਰਨੀ ਢਹਿ ਪਿਆ ਹੈ। ਕਹਿੰਦਾ ਮਹਾਰਾਜ ਬਖਸ਼ੋ ਜੋ ਮੈਂ ਤੁਹਾਡੇ ਸਾਹਮਣੇ ਕੋਈ ਇਹੋ ਜਿਹੇ ਲਫ਼ਜ਼ ਬੋਲਦਾ ਰਿਹਾ, ਤਰਕ ਕਰਦਾ ਰਿਹਾ ਹੈ। ਜਦੋਂ ਨਿਮਰਤਾ ਗਰੀਬੀ ਵਿੱਚ ਆਇਆ, ਮਹਾਰਾਜ ਨੇ ਉਸੇ ਵੇਲੇ ਮਿਹਰ ਦੀ ਨਿਗਾਹ ਕਰਕੇ ਉਹ ਅਸਲੀ ਜਿਹੜਾ ਸ੍ਰੇਸ਼ਟ ਗਿਆਨ ਆ, ਪਰੋਖਸ਼ ਗਿਆਨ, ਬ੍ਰਹਮ ਗਿਆਨ, ਉਹਦੀ ਬਖਸ਼ਿਸ਼ ਕਰ ਦਿੱਤੀ ਹੈ। ਸਮਾਧੀ ਲੱਗ ਗਈ ਹੈ, ਵਾਹ ਵਾਹ ਕਰ ਉੱਠਿਆ ਹੈ, ਤਿੰਨੇ ਤਾਪ ਇਹਦੇ ਨਾਸ ਕਰ ਦਿੱਤੇ ਹਨ। ਹੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਉਹ ਸਤਿ ਕਰਨ ਲੱਗ ਪਿਆ ਵੀ ਇਹ ਤਾਂ ਕਲਯੁਗ ਦੇ ਵਿੱਚ ਜਿਹੜੇ ਭੈੜੀ ਮਤ ਵਾਲੇ ਲੋਕ ਆ ਉਹਨਾਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਮਨੁੱਖ ਸਰੀਰ ਵਿੱਚ ਆਇਆ, ਤਾਂ ਪਰਮੇਸ਼ਰ ਦਾ ਅਵਤਾਰ ਹੈ। ਇਸ ਤਰ੍ਹਾਂ ਹਿਰਦੇ ਵਿੱਚ ਜੋ ਅਕਤ ਸੁੱਖ ਹੈ, ਗਾਲ ਸੁੱਖ ਹੈ, ਉਹਨੂੰ ਜਾਣ ਕੇ ਮਾਣ ਕੇ ਜਿਵੇਂ ਗੁੰਗਾ ਮਠਿਆਈ ਖਾ ਕੇ ਆਨੰਦ ਖੁਸ਼ ਹੋ ਜਾਂਦਾ ਹੈ, ਜੋ ਕੁਛ ਕਹਿ ਨਹੀਂ ਸਕਦਾ ਹੈ, ਇਸ ਤਰ੍ਹਾਂ ਆਨੰਦ ਖੁਸ਼ ਹੋ ਗਿਆ ਅਤੇ ਗਿਆਨਵਾਨਾਂ ਵਾਲੀ ਇਹਨੇ ਪਦਵੀ ਪਾ ਲਈ ਹੈ। ਸੋ ਇਹ ਇਸ ਤਰ੍ਹਾਂ ਜਿਵੇਂ ਪਹਿਲੇ ਦਿਨ ਹੀ ਗੋਪਾਲ ਪਾਂਧੇ ਤਾਈਂ ਆਪ ਜੀ ਨੇ ਸ਼ਬਦ ਉਚਾਰਨ ਕਰਕੇ ਸ਼ੰਕਾਵਾਂ ਨਿਵਰਤ ਕਰਕੇ ਨਿਹਾਲ ਕੀਤਾ, ਉਹ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ। ਜਿਵੇਂ ਅੱਗੇ ਆ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਗਿਆਨ ਹੈ, ਅਤੇ ਉਹ ਗਿਆਨ ਵੀ ਸ੍ਰੇਸ਼ਟ ਰਸ ਵਾਲਾ ਹੈ, ਫੋਕਾ ਗਿਆਨ ਨਹੀਂ ਹੈ, ਬੇਰਸਾ ਨਹੀਂ ਹੈ, ਥੋਥਾ ਨਹੀਂ ਹੈ। ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਰਸ ਦੀ ਮਹਿਮਾ ਦਾ ਮੰਗਲ ਕਰਕੇ ਅਗਲਾ ਇਤਿਹਾਸ ਕਵੀ ਸੰਤੋਖ ਸਿੰਘ ਜੀ ਸ਼ੁਰੂ ਕਰਦੇ ਹਨ। ਦਿਉਤ ਘਰ ਚੰਡ ਮਹਿ, ਨੀਤ ਨਿਰਿਪ ਦੰਡ ਮਹਿ। ਕਵੀ ਜੀ ਕਹਿੰਦੇ ਜਿਵੇਂ ਦਿਉਤ ਨੂੰ ਸੂਰਜ ਦਾ ਕਰਨ ਕਿਰਨਾਂ ਦਾ, ਜਿਵੇਂ ਸੂਰਜ ਦੀਆਂ ਕਿਰਨਾਂ ਵਿੱਚ ਚੰਡ ਹੁੰਦਾ, ਬਹੁਤ ਤੇਜ਼ੀ ਹੁੰਦੀ, ਬਹੁਤ ਗਰਮੈਸ਼ ਹੁੰਦੀ, ਨਿੱਘ ਹੁੰਦਾ ਹੈ। ਇਹ ਸੂਰਜ ਦੀਆਂ ਕਿਰਨਾਂ ਵਿੱਚ ਕੋਈ ਉਹ ਧੁੱਪ ਵਿੱਚ ਨਿੱਘੀ ਨਾ ਹੋਵੇ ਅਤੇ ਫਿਰ ਉਹ ਕੋਈ ਨਹੀਂ, ਉਹ ਸੂਰਜ ਦੀਆਂ ਕਿਰਨਾਂ ਦੀ ਜਿਹੜੀਆਂ ਤਿੱਖੀਆਂ ਕਿਰਨਾਂ ਉਹ ਸੋਭਦੀਆਂ ਨਹੀਂ। ਕਹਿੰਦੇ ਜਿਸ ਤਰ੍ਹਾਂ ਇਹ ਸੂਰਜ ਦੀਆਂ ਕਿਰਨਾਂ ਦੇ ਵਿੱਚ ਤੇਜ਼ ਪ੍ਰਤਾਪ, ਤ੍ਰਿਖਾ ਪਾਉਣਾ ਅਤੇ ਬੇਅੰਤ ਸੋਹਦੀਆਂ ਹਨ, ਪਾਲਾ ਲਾਉਂਦੀਆਂ, ਠੰਡ ਲਾਉਂਦੀਆਂ, ਸੋਭਦੀਆਂ ਹਨ, ਇਸੇ ਤਰ੍ਹਾਂ ਜਿਹੜਾ ਰਾਜਾ ਹੈ ਉਹਦੇ ਵਿੱਚ ਜਿਹੜੀ ਨੀਤੀ ਹੈ ਉਹ ਬੜੀ ਬੇਅੰਤੀ ਸੋਭਦੀ ਹੈ। ਜੋ ਨੀਤੀ ਅਨੁਸਾਰ ਕਿਸੇ ਨੂੰ ਡੰਡ ਦਿੰਦਾ ਹੈ, ਕਿਸੇ ਨਾਲ ਅਨਿਆਂ ਨਹੀਂ ਨਾ ਕਰਦਾ ਹੈ। ਜਿਵੇਂ ਰਾਜੇ ਦੇ ਵਿੱਚ ਜਿਹੜੀ ਕਹਿੰਦੇ ਡੰਡ ਵਾਲੀ ਨੀਤੀ ਬੇਅੰਤ ਸੋਹਦੀ ਹੈ, ਜੋ ਨੀਤੀ ਅਨੁਸਾਰ ਡੰਡ ਦੇਵੇ ਤੇ ਰਾਜਾ ਵੀ ਸੌਦਾ ਬੇਅੰਤੀ। ਦਾਨ ਗਜ ਗੰਡ ਮਹਿ, ਸ਼ੋਭ ਅਪਾਰ ਹੈ। ਇਸੇ ਤਰ੍ਹਾਂ ਜਿਹੜਾ ਗਜ ਕੀ ਹਾਥੀ ਹੈ ਉਹਦੇ ਗੰਡ ਅਸਲਾਂ ਵਿੱਚੋਂ ਪੁੜਪੁੜੀ ਤੋਂ ਲੈ ਕੇ ਗਲਤ ਅੰਦਰਲਾ ਥਾਂ ਜਾਂ ਜਿਹੜਾ ਹੈ ਅੰਦਰੋਂ ਉਹ ਇੱਕ ਮੱਧ ਜਾਂ ਚੋਂਦਾ ਹੁੰਦਾ ਹੈ, ਉਹ ਜੇ ਚੋਵੇ ਉਹ ਬਹੁਤ ਕਸ਼ੂਬ ਵਾਲਾ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਹਾਥੀ ਹੈ ਉਹਦੇ ਗੰਡਾ ਸਥਲਾਂ ਵਿੱਚੋਂ ਜਿਹੜਾ ਮਾਤਾ ਦਾਨਕੀਏ ਚਾਹੁੰਦਾ ਹੈ ਤਾਂ ਬੇਨਤੀ ਉਹ ਕਹਿੰਦੇ ਸੋਭਦਾ ਹੁੰਦਾ ਹੈ। ਹਵੀ ਜਿਮ ਖੀਰ ਮੈਂ ਹੈ, ਇਸੇ ਤਰ੍ਹਾਂ ਖੀਰ ਕੀ ਹੈ ਜਿਹੜਾ ਦੁੱਧ ਹੈ ਉਹਦੇ ਵੀ ਜਿਹੜਾ ਹਵੀ ਕੀ ਹੈ ਜਿਹੜਾ ਠੰਡਿਆਈ ਹੈ ਉਹ ਸੁਖਦਾਈ ਹੁੰਦੀ ਹੈ, ਜਾਂ ਹਵੀ ਨਾਲ ਘਿਓ ਹੈ, ਜੇ ਦੁੱਧ ਦੇ ਵਿੱਚ ਹਵੀ ਕੀ ਹੈ ਘਿਓ ਹੋਵੇ ਫਿਰ ਉਹ ਸੁੱਖ ਦੇਣ ਵਾਲਾ ਹੁੰਦਾ। ਉਹ ਕਹਿੰਦੇ ਸੌ ਬਾਪੂ ਇੱਕ, ਸੌ ਚਾਚਾ ਇੱਕ ਪਿਓ, ਸੌ ਦਵਾਈ ਇੱਕ ਘਿਓ, ਵੀ ਉਹ ਨਿਖਾਲਸ ਹੋਵੇ। ਅੱਜ ਕੱਲ੍ਹ ਵਾਲਾ ਨਕਲੀ ਨਕਲੀ ਜਿਹਾ ਨਾ ਬਣਾਇਆ ਹੋਇਆ ਨਕਲੀ ਦੁੱਧ ਦਾ, ਉਹ ਤਾਂ ਹੁੰਦਾ ਦੁੱਖਦਾਈ। ਪਰ ਜਿਹੜਾ ਇਹ ਹੈ ਅਸਲੀ ਦੁੱਧ ਵਿੱਚੋਂ, ਨਿਖਾਲਸ ਦੁੱਧ ਵਿੱਚੋਂ ਮਿਲਿਆ ਘਿਓ ਹੈ ਉਹ ਸੁਖਦਾਈ ਹੁੰਦਾ। ਉਹ ਤਾਂ ਜਿਵੇਂ ਅਸੀਂ ਜਿਹਨੂੰ ਜਿਹਨੂੰ ਅਗਰੀਸ ਜਾ ਦੇ ਦਿੰਦੇ ਹਾਂ, ਪਾ ਦਿੰਦੇ ਨਾ ਦੂਸਰਾ ਡੀਜ਼ਲ ਤੋਂ ਬਗੈਰ, ਉਹ ਅੰਦਰ ਹੁੰਦਾ ਹੈ ਦੋ ਢਾਈ ਲੀਟਰ ਜਿਹਾ ਪਾ ਦਿੰਦੇ, ਉਹ ਠੀਕ ਰਹਿੰਦਾ। ਉਹ ਇਸ ਤਰ੍ਹਾਂ ਇਹ ਸਰੀਰ ਦਾ ਗਰੀਸ ਹੈ ਇਹ। ਉਸ ਲੜਾਈ ਕਿਆਰੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਵੀ ਕਹਿੰਦੇ ਇੱਕ ਤੋਲਾ ਲੈ ਤੁਸੀਂ ਸਾਰੀ ਜ਼ਿੰਦਗੀ ਖਾਈ ਜਾਓ ਦੇਸੀ ਘਿਓ, ਤੁਹਾਨੂੰ ਕੁਝ ਨਹੀਂ ਹੋਊ। ਜਦੋਂ ਅਸੀਂ ਕਹਿੰਦੇ ਕੜਛੇ ਭਰ ਭਰ ਖਾਂਦੇ ਫਿਰ ਮਰਦੇ ਹਾਂ। ਕਸੂਰ ਦਾ ਸਾਡਾ ਹੀ ਹੁੰਦਾ ਵੀ ਸਵਾਦ ਲੱਗਦਾ, ਤੜਕਾ ਲਾ ਕੇ ਵਧੀਆ ਦਾਲ ਸਬਜ਼ੀ ਬਣਦੀ ਹੈ, ਘਿਓ ਬਣਾਵੇ ਤੋਰੀਆਂ ਫਿਰ ਖਾ ਲੈਂਦੇ ਜ਼ਿਆਦਾ, ਅਤੇ ਫਿਰ ਕਹਿੰਦੇ ਇਹ ਘਿਓ ਦੁਖਦਾਈ ਹੈ ਡਾਕਟਰ, ਇਸ ਕਰਕੇ ਕਹਿੰਦੇ ਵੀ ਇਹ ਨਹੀਂ ਖਾਣਾ ਤੁਸੀਂ। ਹੋਰ ਘਿਓ ਦੁਖਦਾਈ ਨਹੀਂ, ਇੱਥੇ ਤਾਂ ਕੋਈ ਕਹਿੰਦਾ ਸੁੱਖ ਸੁੱਖਕਾਰ ਹੈ ਵੀ ਦੁੱਧ ਦੇ ਵਿੱਚ ਜਿਹੜਾ ਘਿਓ ਹੁੰਦਾ ਹੈ ਜਾਂ ਉਹਦੇ ਵਿੱਚ ਠੰਡਿਆਈ ਹੁੰਦੀ ਹੈ ਸਰੀਰ ਨੂੰ ਸੁੱਖ ਦੇਣ ਵਾਲੀ ਹੁੰਦੀ ਹੈ, ਇਹਦੇ ਨਾਲ ਚਮੜੀ ਸਰੀਰ ਦੀ ਖੁਸ਼ਕ ਨਹੀਂ ਰਹਿੰਦੀ ਹੈ, ਨਰਮ ਕੂੜੀ ਹੁੰਦੀ, ਚਮਕ ਮਾਰਦੀ ਹੈ, ਸੁਖਦਾਈ ਹੈ। ਇਸ ਤਰ੍ਹਾਂ ਕਵੀ ਜੀ ਕਹਿੰਦੇ ਜਿਵੇਂ ਦੁੱਧ ਦੇ ਵਿੱਚ ਠੰਡਿਆਈ ਹੋਵੇ ਫਿਰ ਸੁਖਦਾਈ ਹੁੰਦਾ ਹੈ, ਖੁਸ਼ਕ ਜਿਹੜਾ ਘਿਓ ਜਾਏ ਜਾਂ ਠੰਡਿਆਈ ਜੀ ਹੈ ਐਵੇਂ ਦਿਸਣ ਨਹੀਂ ਹੈ, ਕੋਈ ਸੁਖਦਾਈ ਨਹੀਂ ਹੁੰਦੀ ਹੈ। ਸੋ ਇਹ ਦ੍ਰਿਸ਼ਟਾਂਤ ਦੇਖੇ ਜਿਵੇਂ ਦੁੱਧ ਦੇ ਵਿੱਚ ਠੰਡਿਆਈ ਹੋਵੇ ਘਿਓ ਹੋਵੇ ਫਿਰ ਉਹ ਸੁਖ ਵਾਲਾ ਹੁੰਦਾ ਹੈ। ਧੀਰ ਜਿਮ ਬੀਰ ਮੈਂ ਹੈ, ਸੂਰਬੀਰ ਦੇ ਵਿੱਚ ਜਿਹੜੀ ਧੀਰਜ ਹੋਵੇ ਤੇ ਉਹਨੂੰ ਸੁੱਖ ਦਿੰਦੀ ਹੈ। ਜੇ ਸੂਰਬੀਰ ਦੇ ਅੰਦਰ ਧੀਰਜ ਨਾ ਹੈਗਾ ਉਹ ਬਹੁਤੇ ਬੈਰੀ ਦੇਖ ਕੇ ਘਬਰਾ ਜਾਂਦਾ ਹੈ, ਉਹ ਫਿਰ ਉਹ ਸੁਖੀ ਨਹੀਂ ਹੁੰਦਾ ਹੈ, ਔਖਾ ਜਾ ਦੁਖੀ ਜਾ ਹੋ ਜਾਂਦਾ ਹੈ। ਸੂਰਬੀਰ ਦੇ ਅੰਦਰ ਜੇ ਜਿਹੜੀ ਧੀਰਜ ਹੈ ਉਹਨੂੰ ਸੁੱਖ ਦੇਣ ਵਾਲੀ ਹੁੰਦੀ ਹੈ, ਸੁਖੀ ਰੱਖਣ ਵਾਲੀ ਹੁੰਦੀ ਹੈ। ਸੀਰ ਜਿਮ ਨੀਰ ਮੈਂ ਹੈ, ਹੋਤ ਸੁਖਕਾਰ ਹੈ। ਇਸੇ ਤਰ੍ਹਾਂ ਪਾਣੀ ਦੇ ਵਿੱਚ ਜਿਵੇਂ ਜਿਹੜਾ ਸੀਰ ਹੈ, ਠੰਡ ਪੁਣਾ ਸੀਤਲਤਾਈ ਹੈ, ਉਹ ਵੀ ਸੁਖਕਾਰ ਹੈ, ਸੁਖਦਾਈ ਹੁੰਦੀ ਹੈ। ਜੇ ਪਾਣੀ ਵਿੱਚ ਠੰਡੀ ਨਹੀਂ ਹੈ, ਪਾਣੀ ਪੀਤੀਆਂ ਠੰਡ ਨਹੀਂ ਪੈਂਦੀ ਤੇ ਨਹੀਂ ਵੱਜਦੀ, ਤੇ ਫਿਰ ਕਾਹਦਾ ਪਾਣੀ ਉਹ ਸੁਖਦਾਈ ਹੈ। ਇਸ ਕਰਕੇ ਪਾਣੀ ਦੇ ਵਿੱਚ ਜਿਵੇਂ ਜੇ ਸੀਤਲਤਾਈ ਹੈ, ਠੰਡਤਾਈ ਹੈ, ਤੇ ਬੁਝਾਉਣ ਵਾਲੀ ਹੈ, ਉਹ ਸੁਖਦਾਈ ਹੁੰਦੀ ਹੈ। ਜਾਨ ਜਿਮ ਇੰਦ ਮੈਂ ਹੈ, ਆ ਜਿਹੜਾ ਚੰਦਨਮੈਂ ਜਿਵੇਂ ਉਹਦੇ ਕਹਿੰਦੇ ਚੰਦਰੀ ਚਾਨਣੀ ਹੁੰਦੀ ਹੈ, ਉਹ ਨੇਚੇ ਕਰਕੇ ਸੁੱਖ ਦੇਣ ਵਾਲੀ ਹੁੰਦੀ ਹੈ। ਇਸੇ ਤਰ੍ਹਾਂ ਚੰਦਰਮਾ ਵਿੱਚ ਜਿਵੇਂ ਜਿਹੜੀ ਚਾਨਣ ਚਾਨਣੀ ਹੈ ਉਹ ਨਿਰਲਾ ਕਰਕੇ ਜਾਣ ਲਓ ਸੁਖਰੂਪ ਹੀ ਹੁੰਦੀ ਹੈ। ਗੰਧ ਅਰਵਿੰਦ ਮੈਂ ਹੈ, ਇਸੇ ਤਰ੍ਹਾਂ ਜਿਹੜਾ ਕਵਲ ਫੁੱਲ ਹੈ ਉਹਦੇ ਵਿੱਚ ਜਿਹੜੀ ਸੁਗੰਧ ਨੇਚੇ ਉਹ ਵੀ ਬੜੀ ਚੰਗੀ ਸੁਖਦਾਈ ਹੁੰਦੀ ਹੈ। ਮੋਖ ਤਤ ਬਿੰਦ ਮਹਿ ਜਾਨ ਨਿਰਧਾਰ ਹੈ, ਨਿਰਣਾ ਕਰਕੇ ਨੇਚੇ ਕਰਕੇ ਜਾਣ ਲਓ ਸਮਝ ਲਓ ਜਿਹੜਾ ਤਤ ਬੇਤਾ ਹੈ ਉਹਦੇ ਵਿੱਚ ਜਿਹੜੀ ਮੁਕਤੀ ਦਾ ਨਿਵਾਸ ਹੁੰਦਾ ਹੈ ਉਹ ਦੂਜਿਆਂ ਨੂੰ ਮੁਕਤੀ ਦੇਣ ਦੇ ਯੋਗ ਹੁੰਦਾ ਤਤਵੇਤਾ, ਜਿਹਨੂੰ ਚਾਹੇ ਉਹਨੂੰ ਸੰਸਾਰ ਤੋਂ ਮੁਕਤ ਕਰ ਸਕਦਾ ਹੈ। ਉਹ ਨਿਰਣੇ ਕਰਕੇ ਨਿਸ਼ਚੇ ਕਰਕੇ ਸਮਝ ਲਓ, ਜਿਵੇਂ ਤਤਵੇਤਿਆਂ ਅੰਦਰ ਮੁਕਤੀ ਦਾ ਨਿਵਾਸ ਹੁੰਦਾ, ਜਿਹਨੂੰ ਜਾਣ ਉਸਨੂੰ ਉਹ ਮੁਕਤ ਕਰ ਦਿੰਦੇ ਸੰਸਾਰ ਤੋਂ। ਸਵੱਛ ਜਸ ਦਾਨ ਮੈਂ ਹੈ, ਇਸ ਤਰ੍ਹਾਂ ਹੱਕ ਸੱਚ ਦੀ ਕਮਾਈ ਕਰਕੇ ਫਿਰ ਜਿਹੜਾ ਦਾਨ ਕਰਨਾ ਹੈ, ਉਹਦੇ ਵਿੱਚ ਕਹਿੰਦੇ ਸ੍ਰੇਸ਼ਟ ਜਸ ਦਾ ਨਿਵਾਸ ਹੈ। ਆਹ ਜਲ ਜਸ ਹੈ, ਉਹ ਦਾਨ ਦੇ ਵਿੱਚ ਨਿਵਾਸ ਕਰ ਰਿਹਾ, ਇੱਕ ਮਿੱਕ ਹੋ ਰਹੇ ਹੈ। ਜਿਵੇਂ ਉਹ ਮਲਕ ਭਾਲੋ ਦਾ ਵੀ ਲੋਕਾਂ ਦਾ ਲੋਹੂ ਖਪੀ ਕੇ ਅਤੇ ਫਿਰ ਬ੍ਰਹਮ ਭੋਜ ਕਰਨਾ, ਉਹਦੇ ਵਿੱਚ ਤਾਂ ਨਹੀਂ ਸ੍ਰੇਸ਼ਟ ਜਸ ਹੈਗਾ ਹੈ। ਹੱਕ ਸੱਚ ਦੀ ਨੇਕ ਕਮਾਈ ਕਰਕੇ ਫਿਰ ਦਾਨ ਕਰਨਾ, ਫਿਰ ਉਹਦੇ ਵਿੱਚ ਸ੍ਰੇਸ਼ਟ ਜਸ ਦਾ ਨਿਵਾਸ ਹੈ, ਅਤੇ ਉਹ ਸ੍ਰੇਸ਼ਟ ਜਸ ਵਿੱਚ ਸ੍ਰੇਸ਼ਟ ਰਸ ਵੀ ਹੈਗਾ ਹੈ। ਆਪ ਨੂੰ ਮਨ ਨੂੰ ਟਿਕਾ ਆਉਂਦਾ ਹੈ ਜਿਹੜਾ ਧਰਮ ਦੀ ਕਿਰਤ ਕਰਕੇ ਫਿਰ ਉਹਦੇ ਵਿੱਚੋਂ ਵੰਡ ਕੇ ਛਕ ਕੇ ਦਾਨ ਕਰਕੇ ਛਕਦਾ ਹੈ। ਇਸ ਤਰ੍ਹਾਂ ਕਹਿੰਦੇ ਦਾਨ ਦੇ ਵਿੱਚ ਜਿਵੇਂ ਸ੍ਰੇਸ਼ਟ ਜਸ ਦਾ ਬੜਾ ਸ੍ਰੇਸ਼ਟ ਰਸ ਹੁੰਦਾ ਹੈ। ਦਾਨ ਜਿਮ ਗਾਨ ਮੈਂ ਹੈ, ਚੰਗਾ ਕੋਈ ਗਾਉਣਾ ਹੋਵੇ, ਵਧੀਆ ਜਿਹੜਾ ਗਾਇਨ ਹੋਵੇ, ਉਹਦੇ ਵਿੱਚ ਜਿਵੇਂ ਜਿਹੜਾ ਧਾਨ ਹੁੰਦਾ ਹੈ, ਉਹ ਸਵਰਾਂ ਦਾ ਫੈਲਾਵ ਹੁੰਦਾ ਹੈ, ਅਤੇ ਉਹਦੇ ਵਿੱਚ ਸ੍ਰੇਸ਼ਟ ਰਸ ਹੁੰਦਾ ਹੈ। ਇੱਕ ਤਾਂ ਨਾ ਦੂਜੇ ਗੰਦੇ ਜਿਹੇ ਗੀਤ ਗਾਉਣੇ, ਇੱਕ ਪਰਮੇਸ਼ਰ ਦੇ ਸਿਰ ਸਲਾਘਾ ਦੇ ਗੀਤ, ਉਹ ਜਿਹੜੇ ਜਸਮੇ ਗੀਤ ਹੈ ਉਹਦੇ ਗਾਉਣ ਵਿੱਚ ਜਿਵੇਂ ਉਹਦੀਆਂ ਜਿਹੜੀਆਂ ਤਰਾਨਾਂ ਹੁੰਦੀਆਂ, ਸਾਜ ਦੀਆਂ ਤਰ੍ਹਾਂ ਦਾ ਸੁਰਾਂ ਦਾ ਫੈਲਾਵ ਹੁੰਦਾ ਹੈ, ਉਹਦੇ ਵਿੱਚ ਬੜਾ ਭਾਰੀ ਸ੍ਰੇਸ਼ਟ ਰਸ ਹੁੰਦਾ ਹੈ। ਗ੍ਰੰਥ ਗੁਰ ਗਿਆਨ ਮੈਂ ਹੈ, ਤੈਸੇ ਰਸ ਸਾਰ ਹੈ। ਕਵੀ ਜੀ ਕਹਿੰਦੇ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਜਿਹੜਾ ਗਿਆਨ ਹੈ ਉਹ ਵੀ ਸ੍ਰੇਸ਼ਟ ਰਸ ਵਾਲਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਗਿਆਨ ਫੋਕਾ ਨਹੀਂ ਹੈ, ਬੇਰਸਾ ਨਹੀਂ ਹੈ, ਇਹ ਜਿਹੜੇ ਗੁਰਬਾਣੀ ਦੁਆਰਾ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਹ ਰਸੀਆ ਬਣ ਜਾਂਦਾ ਹੈ, ਉਹਨੂੰ ਸ੍ਰੇਸ਼ਟ ਰਸੇ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਔਰ ਦੁਨਿਆਵੀ ਕਿਤਾਬਾਂ ਦਾ ਵਿੱਚ ਫੋਕਾ ਗਿਆਨ ਹੈ, ਵਿਦਾਂਤੀਆਂ ਦਾ ਵੀ ਫੋਕਾ ਗਿਆਨ ਹੈ। ਉਹ ਬ੍ਰਹਮ ਅਕਰੇ ਨਿਸੰਗ ਵੱਡ ਬਕਰੇ, ਉਹ ਬ੍ਰਹਮ ਅਸਮੀ ਨਿਸ਼ੰਗ ਭੋਗ ਲਕਸ਼ਮੀ, ਇਹ ਕਹਿਣਾ ਹੈ। ਜਦੋਂ ਫਿਰ ਉਹ ਕਾਨੇ ਵਾਂਗੂ ਉੱਥੋਂ ਦੇ ਸਿਰ 'ਤੇ ਨਿਕਲਦਾ ਹੈ ਨਾ, ਉਹ ਪਹੀਆ ਜਿਹਾ ਜਾਂਦਾ, ਫਿਰ ਪਤਾ ਲੱਗਦਾ ਵੀ ਬ੍ਰਹਮ ਹੈ ਕਿ ਅਸੀਂ ਕੀ ਹੈ। ਇਸ ਤਰ੍ਹਾਂ ਦਾ ਗਿਆਨ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਹਿਣਾ ਕਹਾਉਣਾ ਅਸੀਂ ਬ੍ਰਹਮ ਸਰੂਪ ਹਾਂ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਜਿਹੜਾ ਗਿਆਨ ਆ ਉਹ ਸ੍ਰੇਸ਼ਟ ਰਸ ਵਾਲਾ ਹੈ। ਸ੍ਰੀ ਬਾਲਾ ਸੁੰਦਰ ਵਾਚ ਦੋਹਰਾ ਸਹਿਜ ਸੁਭਾਅ ਇੱਕ ਮੁਕਤ ਦਾ। ਹਾਂ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਕਥਨ ਕਰਦੇ ਹਨ ਵੀ ਮਹਾਰਾਜ ਸੁਤੇ ਸੁਭਾਈ ਜੋ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਹੈ। ਆਵਤ ਭਏ ਅਵਾਸ, ਉਹ ਕਪਾਲ ਪਾਂਧੇ ਨੂੰ ਉਪਦੇਸ਼ ਦੇ ਕੇ ਨਿਹਾਲ ਕਰਕੇ ਘਰ ਵੱਲ ਨੂੰ ਆ ਗਏ ਹਨ। ਪਦ ਨੂੰ ਪਰ ਕੱਟ ਕਿੰਕਨੀ, ਆਪ ਜੀ ਦੇ ਚਰਨਾਂ ਵਿੱਚ ਪੋਟੇ ਪਾਏ ਹੋਏ ਹੈ, ਉਹ ਛਣਕ ਰਹੇ, ਲੱਕ ਨਾਲ ਤੜਾਗੀ ਜੀ ਬੰਨੀ ਹੈ, ਉਹ ਘੁੰਗਰੂ ਜੀ ਉਹ ਛਣਕ ਰਹੇ ਹਨ। ਸ਼ਬਦ ਹੋਤ ਪ੍ਰਕਾਸ਼, ਜਦੋਂ ਚਰਨਾਂ ਨਾਲ ਚੱਲ ਕੇ ਆ ਰਹੇ ਉਹਨਾਂ ਦਾ ਬੇਨਤੀ ਛਣਕਾਟਾ ਵਾਜਾ ਹੋ ਰਿਹਾ ਹੈ। ਚੌਪਈ ਮਾਤ ਬਿਲੋਕਤ ਬੈਨ ਅਲਾਇਓ, ਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਤ੍ਰਿਪਤਾ ਨੇ ਗੁਰੂ ਨਾਨਕ ਸਾਹਿਬ ਜੀ ਆ ਗਏ ਹਨ ਵੇਖ ਕੇ ਬਚਨ ਕਿਹਾ ਹੈ। ਬਿਨਾ ਪ੍ਰਦੋਖ ਸਦਨ ਚੱਲ ਆਇਓ, ਇਸ ਪੁੱਤਰ ਅਜੇ ਤਾਂ ਸ਼ਾਮ ਨਹੀਂ ਹੋਈ ਹੈ, ਸਕੂਲ ਵਿੱਚ ਤਾਂ ਛੁੱਟੀ ਹੋਈ ਨਹੀਂ ਹੈ, ਤੁਸੀਂ ਘਰ ਵਿੱਚ ਪਹਿਲਾਂ ਹੀ ਚੱਲ ਕੇ ਆ ਗਏ। ਤੋਰ ਤਾਤ ਤਾੜਹਿ ਗੋ ਤਾਤਾ, ਇਸ ਕਰਕੇ ਹੈ ਮੇਰੇ ਸੁਪੁੱਤਰ ਗੁਰੂ ਨਾਨਕ, ਜਦੋਂ ਤੇਰੇ ਪਿਓ ਨੂੰ ਪਤਾ ਲੱਗਿਆ ਤੈਨੂੰ ਬਹੁਤ ਤਾੜੇ ਫਾੜੇਗਾ। ਹਿਤਕਾਰ ਪੜ੍ਹੋ ਨਾ ਖੇਲਹਿ ਰਾਤਾ, ਤੁਸੀਂ ਪਿਆਰ ਨਾਲ ਨਹੀਂ ਪੜ੍ਹਦੇ ਹੋ ਪੁੱਤਰ, ਤੁਸੀਂ ਖੇਲਣ ਵਿੱਚ ਜ਼ਿਆਦਾ ਹਿੱਤ ਰੱਖਦੇ ਹੋ, ਜ਼ਿਆਦਾ ਖੇਲ ਕੇ ਰਾਜੀ ਹੋ। ਨੈਣ ਨੀਰ ਬਾਰਿਕ ਕੀ ਨਿਆਏ। ਮਾਤਾ ਤੋਂ ਇਹੋ ਜਿਹੇ ਝਿੜਕਦੇ ਬਚਨ ਜੇ ਸੁਣ, ਜਿਵੇਂ ਬੱਚੇ ਹੁੰਦੇ ਉਹਨਾਂ ਦੇ ਧਿਆਨ ਮਹਾਰਾਜ ਨੇ ਨੇਤਰਾਂ ਵਿੱਚੋਂ ਪਾਣੀ ਜਾ ਲੈ ਆਉਂਦਾ ਹੈ। ਅਵਨੀ ਖਣਤ ਸੰਤ ਸੁਖਦਾਈ। ਜੋ ਸਾਧੂਆਂ ਸੰਤਾਂ ਨੂੰ ਸੁਖ ਦੇਣ ਵਾਲੇ ਬੈਠ ਕੇ ਧਰਤੀ ਤੇ ਉਹ ਨੌ ਜਾ ਮਾਰ ਕੇ ਮਿੱਟੀ ਜੀ ਪੁੱਟਣ ਲੱਗ ਪਏ ਹਨ। ਕਰ ਸੋ ਕਰ ਗਹਿ ਕਰ ਪੁੰਨ ਮਾਤਾ। ਉਸ ਵੇਲੇ ਵੀ ਇਹ ਤਾਂ ਰੋ ਪਏ ਹਨ, ਹੱਥਾਂ ਦੇ ਵਿੱਚ ਉਹਨਾਂ ਦਾ ਹੱਥ ਫੜ ਕੇ ਇਸ ਤਰ੍ਹਾਂ ਮਾਤਾ ਜੀ ਨੇ ਅੰਕ ਬਸਾਏ ਕਹਿਓ ਬਹੁ ਭਾਂਤਾ ਵਿੱਚ ਆ ਗਏ ਹਨ। ਝੱਟ ਪਾਟੀ ਇਸ ਤਰ੍ਹਾਂ ਗੋਦ ਵਿੱਚ ਉਠਾ ਲਿਆ ਤੇ ਬਚਨ ਕਿਹਾ ਪਿਆਰ ਨਾਲ, ਭੁੱਖਨ ਅਵਰ ਦੇਹ ਘਰ ਵਾਏ। ਇਸ ਪੁੱਤਰ ਤੈਨੂੰ ਜਿਹੜੇ ਹੋਰ ਚੰਗੇ ਚੰਗੇ ਗਹਿਣੇ ਕਢਵਾ ਦੇਵਾਂਗੇ। ਭੋਜਨ ਮਦਰ ਲੇਹ ਨਿਤ ਖਾਈ। ਵੀ ਤੁਸੀਂ ਪੜ੍ਹਾਈ ਕਰਕੇ ਆਇਆ ਕਰੋਗੇ ਨਾ, ਸ਼ਾਮ ਨੂੰ ਬਹੁਤ ਚੰਗਾ ਮਿੱਠਾ ਰੋਜ਼ ਦੀ ਰੋਜ਼ ਖਾ ਲਿਆ ਕਰੋ ਰੱਜ ਕੇ। ਜੇ ਆਪ ਪੜ੍ਹ ਹੈ ਪ੍ਰੀਤ ਕਰ ਲੇਖਾ। ਮੇਰੇ ਸੁਪੁੱਤਰ ਗੁਰੂ ਨਾਨਕ ਸਾਹਿਬ ਜਿਹੜਾ ਸਾਡੇ ਘਰ ਦਾ ਹਿਸਾਬ ਕਿਤਾਬ ਦਾ ਪੜ੍ਹਾਈ ਦਾ ਹੈ ਨਾ, ਇਹ ਤੁਸੀਂ ਪੜ੍ਹਾਈ ਪੜ੍ਹ ਲਓਗੇ ਹਿਸਾਬ ਕਿਤਾਬ ਵਾਲੀ। ਕਾਰਜ ਆਵੇ ਹੋਏ ਵਿਸੇਖਾ। ਤੁਸੀਂ ਉਮਰ ਵਿੱਚ ਬਹੁਤ ਵੱਡੇ ਹੋ ਗਏ, ਫਿਰ ਜਿਹੜੀ ਹਿਸਾਬ ਕਿਤਾਬ ਦੀ ਪੜ੍ਹਾਈ ਪੜ੍ਹੀ ਹੈ ਤੁਹਾਡੇ ਕਹਿੰਦੇ ਕੰਮ ਆਊਗੀ। ਦੋਹਰਾ ਅਜਰ ਮਾਂ ਵਿਚਰਤ ਬਹੁਰ। ਇਸ ਤਰ੍ਹਾਂ ਮਾਂ ਨੇ ਕਹਿ ਕੇ ਮਾਰਨ ਨੂੰ ਗੋਦ ਵਿੱਚੋਂ ਛੱਡ ਦਿੱਤਾ ਤੇ ਆਪ ਜੀ ਉਹ ਵਿਹੜੇ ਵਿੱਚ ਹੀ ਫਿਰਨ ਤੁਰਨ ਲੱਗ ਪਏ ਹਨ। ਸਾਂਝ ਪਈ ਜਿਹ ਕਾਲ। ਇਸ ਵੇਲੇ ਫਿਰਦਿਆਂ ਫਰਾਂਦਿਆਂ ਹੋਇਆ ਸ਼ਾਮ ਦਾ ਸਮਾਂ ਹੋ ਗਿਆ ਹੈ। ਕਾਲੂ ਆਲੇ ਆਏ ਪਿਖ। ਇਧਰ ਪਿਤਾ ਕਾਲੂ ਜੀ ਆਪਣਾ ਪਟਵਾਰ ਦਾ ਕੰਮ ਜਾ ਕਰਕੇ ਘਰ ਵਿੱਚ ਆ ਗਏ। ਲੋਚਨ ਲਾਲ ਕਿਰਪਾਲ। ਜੋ ਪਿਆਰੇ ਦਿਆਲੂ ਕਿਰਪਾਲੂ ਸਤਿਗੁਰੂ ਉਹਨਾਂ ਨੂੰ ਅੱਖਾਂ ਨਾਲ ਵੇਖਿਆ ਹੈ। ਚੌਪਈ ਪ੍ਰੇਮ ਮੋਦ ਸੋ ਗਰ ਲਗਾਇਓ। ਬਹੁਤ ਹੀ ਪ੍ਰੇਮ ਤੇ ਆਨੰਦ ਨਾਲ ਖੁਸ਼ੀ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਗਲੇ ਨਾਲ ਲਗਾ ਲਿਆ। ਬੈਸ ਮੰਚ ਪਰ ਅੰਕ ਬਸਾਇਓ। ਪਣਗ ਉੱਪਰ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ ਪਿਤਾ ਜੀ। ਪੜਿਓ ਆਜ ਜੋ ਮੁਝੇ ਸੁਣਾਏ। ਕਹਿਣ ਲੱਗਿਆ ਹੈ ਗੁਰੂ ਨਾਨਕ ਸਾਹਿਬ ਜੋ ਅੱਜ ਤੁਸੀਂ ਸਕੂਲ ਪੜ੍ਹ ਕੇ ਆਏ ਹੋ ਮੈਨੂੰ ਸੁਣਾਉਣਾ ਕਰੀਏ। ਕੋਵਿਦ ਪਾਂਦਾ ਤੁਝ ਹੈ ਪੜਾਏ। ਸੋ ਕਿਸ ਤਰ੍ਹਾਂ ਦਾ ਤੁਹਾਨੂੰ ਜਿਹੜਾ ਪਾਠ ਹੈ ਉਹ ਤੁਹਾਨੂੰ ਪਾਂਧੇ ਨੇ ਪੜਾਇਆ, ਕਿਹੜੀ ਸੰਥਿਆ ਦਿੱਤੀ ਅੱਜ। ਸੁਨਕਾਰ ਪਿਤਾ ਬਚਨ ਨਿਜ ਕਾਨਨ। ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਦੇ ਬਚਨਾਂ ਨੂੰ ਕੰਨਾਂ ਵਿੱਚ ਸੁਣ ਕੇ ਜਾਣੀ ਧਿਆਨ ਨਾਲ ਸੁਣ ਕੇ ਕੇਤਿਕ ਪੈੜੇ ਕਹਿ ਕਮਲਾਨਨ। ਕਮਲ ਵਰਗੇ ਮੁਖ ਤੋਂ ਕੁਝ ਕੁ ਜਿਹੜੇ ਪਹਾੜੇ ਜੇ ਉਹ ਸੁਣਾਉਣਾ ਕੀਤੇ ਹਨ। ਹਿਤੂ ਹੁਤੇ ਸੋ ਬਾਰਿਕ ਆਏ। ਮੈਨੂੰ ਜਿਹੜੇ ਬਹੁਤੇ ਪ੍ਰੇਮੀ ਬੱਚੇ ਸੀ ਉਹ ਆ ਗਏ। ਕੁਨ ਉੱਠ ਕਰ ਤਿੰਨ ਸੰਗ ਸਿਧਾਏ। ਪਿਤਾ ਦੀ ਗੋਦ ਵਿੱਚੋਂ ਉੱਠ ਕੇ ਉਹਨਾਂ ਬੱਚਿਆਂ ਨਾਲ ਚਲੇ ਗਏ। ਖੇਲਣ ਲੱਗੇ ਬੀਤ ਕਾ ਮਾਹੀ। ਇਸ ਤਰ੍ਹਾਂ ਰਾਏ ਭੋਈ ਦੀ ਤਲਵੰਡੀ ਦੀਆਂ ਗਲੀਆਂ ਵਿੱਚ ਬੱਚਿਆਂ ਨਾਲ ਖੇਲਣ ਲੱਗ ਪਏ। ਚੰਦ ਚਾਂਦਨੀ ਪੂਰਨ ਜਾਹੀ। ਜਿੱਥੇ ਰਾਤ ਦੇ ਸਮੇਂ ਪੂਰਨਮਾਸੀ ਦੀ ਕਹਿੰਦੇ ਪੂਰੀ ਚਾਂਦਨੀ ਹੈ, ਪ੍ਰਕਾਸ਼ ਹੈ। ਸ੍ਰੀ ਮੁਖ ਨਾਨਕ ਹੈ ਕਹਾਣੀ। ਚੰਦ ਜੀ ਚਾਨਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਬੱਚਿਆਂ ਨੂੰ ਬਿਠਾ ਕੇ ਕੋਈ ਨਾ ਕੋਈ ਕਹਾਣੀ ਕਹਿਣ ਲੱਗ ਪੈਂਦੇ, ਸੁਣਾਉਣ ਲੱਗ ਪੈਂਦੇ ਹਨ। ਭਜਨ ਭਗਤ ਸੋ ਮਿਲੀ ਜੁਬਾਨੀ। ਜਿਹੜੀ ਕਹਿੰਦੇ ਉਹ ਕਹਾਣੀ ਦੀ ਬਾਣੀ ਹੈ, ਪਰਮੇਸ਼ਰ ਦੀ ਭਜਨ ਵਿੱਚ ਤੇ ਭਗਤੀ ਨਾਲ ਮਿਲੀ ਹੋਈ ਕਹਾਣੀ ਕਹਿੰਦੇ। ਦੋਹਰਾ ਮਧੁਰ ਸੁਦਾਸਮ ਬਚਨ ਸੁਣ। ਆਪ ਜੀ ਦੇ ਜਿਹੜੇ ਬਚਨ ਹੈ ਕਹਿੰਦੇ ਉਮਰ ਦੇ ਸਮਾਨ ਮਿੱਠੇ ਆ, ਉਹਨਾਂ ਨੂੰ ਬੱਚੇ ਸੁਣ ਸੁਣ ਕੇ। ਦੂਸ਼ਣ ਹੋਵੇ ਬਾਲ। ਕਿੰਨੇ ਬੱਚੇ ਹੈਗੇ ਚੁੱਪ ਚਾਪ ਹੋ ਕੇ ਸੁਣਦੇ। ਹਿਤ ਤੇ ਤ੍ਰਿਪਤ ਨਾ ਚਿੱਤ ਬਿਖੈ। ਇੰਨੇ ਪ੍ਰੇਮ ਨਾਲ ਬਚਨ ਸੁਣਦੇ ਹੈ, ਚਿੱਤ ਵਿੱਚ ਕਹਿੰਦੇ ਸੁਣ ਸੁਣ ਕੇ ਤ੍ਰਿਪਤ ਨਹੀਂ ਹੁੰਦੇ, ਉਹ ਚਾਹੁੰਦੇ ਵੀ ਹੋਰ ਸੁਣਾਈ ਜਾਣ। ਚਾਹੇ ਚੌਪ ਵਿਸਾਲ। ਬਹੁਤ ਹੀ ਕਹਿੰਦੇ ਇੱਛਾ ਕਰਕੇ ਚਾਹੁੰਦੇ ਹੈ ਵੀ ਹੋਰ ਕੋਈ ਪ੍ਰੇਮ ਦੇ ਭਜਨ ਦੇ ਬਚਨ ਸਾਨੂੰ ਸੁਣਾਉਣ ਇਹ ਚੌਪਈ ਜੀਹੀ ਕਮਾਨ ਬਚਨ ਜਿਉ ਬਾਨਾ। ਨਾਨਕ ਸਾਹਿਬ ਦੀ ਜਿਹੜੀ ਜੀਵ ਹੈ ਉਹ ਤਾਂ ਕਮਾਨ ਵਰਗੀ ਹੈ, ਉਸ ਵਿੱਚੋਂ ਬਚਨ ਜਿਹੜੇ ਨਿਕਲ ਰਹੇ ਉਹ ਤੀਰਾਂ ਵਰਗੇ। ਮਧੁਰਾਈ ਮਦ ਭਲਕ ਸਬਾਨਾ, ਉਹਨਾਂ ਬਚਨਾਂ ਵਿੱਚ ਜਿਹੜੀ ਮਦਰਾਸ ਮਿਠਾਸ ਆਈ ਹੈ, ਇਹ ਕਹਿੰਦੇ ਜਿਵੇਂ ਤੀਰ ਦੀ ਭਲਕ ਹੁੰਦੀ, ਵਾਗੜ ਹੁੰਦੀ ਹੈ, ਉਹ ਪਿਛਲੇ ਪਾਸੇ ਜਿਹੜਾ ਕੋਈ ਉਹ ਗੋਲ ਜਾ ਕਰਕੇ ਲੜ ਲੋਹਾ ਬਣਾ ਲਾਇਆ ਹੁੰਦਾ ਉਹਨੂੰ ਵਾਗੜ ਕਹਿੰਦੇ ਹਨ। ਇਸ ਤਰ੍ਹਾਂ ਕਹਿੰਦੇ ਉਹ ਜਿਹੜੀ ਬਚਨਾਂ ਵਿੱਚ ਮਿਠਾਸ ਤਾਈ, ਇਹ ਮਾਨੋ ਕਿ ਤੀਰ ਦੀ ਬਲਕ ਵਾਗੜ ਦੇ ਸਮਾਨ ਹੈ। ਤੀਖਣ ਕਰੇ ਸਾਨ ਚਤੁਰਾਈ, ਮਹਾਰਾਜ ਦੇ ਜਿਹੜੇ ਬਚਨ ਰੂਪੀ ਤੀਰ ਹੈ ਉਹ ਜਿਹੜੀ ਚਾਤਰਤਾ ਹੈ ਨਾ ਸਿਆਣਪਤਾ, ਇਹ ਹੈ ਸਾਣ ਵਾਂਗ। ਸਿਆਣਪੁਰੂ ਸਾਣ ਤੇ ਤਿੱਖੇ ਕੀਤੇ ਬਚਨ ਰੂਪ ਤੀਰ। ਨਾਨਾ ਉਕਤਨ ਪੰਖ ਸੁਹਾਈ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਜਗਤੀਆਂ ਇਹ ਮਾਨੋ ਖੰਭ ਦੇ ਜਿਹੜੇ ਉਹ ਤੀਰ ਦੇ ਖੰਭ ਜੇ ਹੁੰਦੇ ਉਹ ਸੋਭਨੀਕ ਹਨ, ਉਹ ਵਾਗੜ ਦੇ ਨਾਲ ਹੀ ਖੰਭ ਜੇ ਲਾਏ ਹੁੰਦੇ ਆ, ਜਿਹਦੇ ਨਾਲ ਜਿਹੜਾ ਚਿੱਲੇ ਜੋ ਧਨਕੇ ਤੀਰ ਧਨਕ ਵਿੱਚ ਲਾਈਏ ਤੀਰ ਸਿਰ ਇੱਧਰ ਉੱਧਰ ਨਹੀਂ ਜਾਂਦਾ ਹੈ, ਬਾਕੀ ਉਹ ਖੰਭਾਂ ਕਰਕੇ ਫਿਰ ਉਹ ਉੜਦਾ ਜਾਂਦਾ ਤੀਰ। ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਜੁਗਤੀਆਂ ਮਾਨੋ ਕਹਿੰਦੇ ਵਾਗੜ ਦੇ ਨਾਲ ਜਿਹੜੇ ਖੰਭ ਜੇ ਉਹ ਸੋਨੀਕ ਹੋ ਰਹੇ ਲਾਏ ਹੋਏ। ਬਾਤ ਬ੍ਰਿੰਦ ਹਿਰਦਾ ਲੱਛ ਭੇਦਾ, ਬਾਤ ਦੇ ਥਾਂ ਬਾਲ, ਬਾਲ ਬ੍ਰਿੰਦ ਹਿਰਦਾ ਲੱਛ ਭੇਦਾ, ਸਮੂਹ ਜਿਹੜੇ ਬੱਚੇ ਉਹਨਾਂ ਦਾ ਜਿਹੜਾ ਹਿਰਦਾ ਹੈ ਇਹ ਇੱਕ ਅੱਗੇ ਨਿਸ਼ਾਨਾ ਹੈ। ਉਹ ਕਹਿੰਦੇ ਬਿਨ ਦਿੱਤਾ ਬਿਨਿਆ ਗਿਆ ਹੈ, ਭਏ ਲਟੂਹਾ ਹੋਏ ਅਖੇਦਾ। ਕਿੰਨੇ ਬਚਨ ਹੈ ਮਹਾਰਾਜ ਦੇ ਸੁਣਦੇ ਸੁਣਾਉਂਦੇ ਸਾਰੇ ਹੀ ਉਹ ਲਟੂਹੇ ਕੀ ਮੌਤ ਹੋਏ, ਇਹ ਦੁੱਖਾਂ ਤੋਂ ਰਹਿਤ ਹੋ ਗਏ ਹਨ। ਤਜ ਕਰ ਸੰਗ ਸਦਨ ਨਹਿ ਜਾਵੇ ਹੈ, ਇਸ ਕਰਕੇ ਗੁਰੂ ਮਹਾਰਾਜ ਨੂੰ ਇਕੱਲਿਆਂ ਛੱਡ ਕੇ ਜਿਹੜੇ ਬੱਚੇ ਹੈ ਆਪੋ ਆਪਣੇ ਘਰੇ ਨਹੀਂ ਜਾਂਦੇ ਹਨ। ਮਾਤ ਪਿਤਾ ਤਬ ਆਨ ਬੁਲਾਵੇ, ਬਹੁਤ ਹੀ ਵੱਡੀ ਰਾਜੀ ਹੋ ਜਾਂਦੀ ਹੈ, ਫਿਰ ਉਹਨਾਂ ਦੇ ਮਾਂ ਪਿਓ ਆ ਕੇ ਉਹਨਾਂ ਨੂੰ ਬੁਲਾਉਂਦੇ ਚਲਾਉਂਦੇ ਹੈ। ਕਹਿ ਕਰ ਲੈ ਜਾਵੇ ਵਰਿਆਈ, ਬੱਚੇ ਜਾਣਾ ਨਹੀਂ ਚਾਹੁੰਦੇ ਹੈ, ਮਾਂ ਪਿਓ ਵਰਿਆਈ ਮੱਲੋ ਮੱਲੀ ਜਬਰਦਸਤੀ ਉਹਨਾਂ ਨੂੰ ਫੜ ਕੇ ਲੈ ਜਾਂਦੇ ਘਰਾਂ ਨੂੰ। ਤਜ ਨਹਿ ਸਕਈ ਮਨ ਬਿਰਮਾਈ, ਨਾ ਬੱਚਿਆਂ ਦਾ ਮਨ ਮੋਹਿਆ ਹੋਇਆ ਗੁਰੂ ਨਾਨਕ ਸਾਹਿਬ ਦਾ ਉੱਪਰ ਉਹ ਛੱਡ ਨਹੀਂ ਸਕਦੇ, ਰੋਂਦੇ ਹਨ ਵੀ ਨਹੀਂ ਜਾਣਾ ਅਸੀਂ। ਰੁਚਰ ਬਚਨ ਕੀ ਰੁਚ ਅਧਿਕਾਈ, ਕਿਉਂਕਿ ਬੱਚਿਆਂ ਨੂੰ ਸੋਹਣੇ ਬਚਨਾਂ ਸੁਣਨ ਦੀ ਬਹੁਤ ਹੀ ਰੁਚੀ ਜਾਗਦੀ ਹੈ, ਵੀ ਸੁਣੀ ਸੁਣਾਈ ਜਾਂਗੇ ਅਸੀਂ। ਸੁਣ ਸੁਣ ਪੁਨ ਮਨ ਹੋਤ ਸਵਾਈ, ਜਿਵੇਂ ਜਿਵੇਂ ਮਹਾਰਾਜ ਦੇ ਬਚਨ ਸੁਣਦੇ ਤਿਵੇਂ ਤਿਵੇਂ ਸਵਾਈ ਇੱਛਾ ਹੁੰਦੀ, ਹੋਰ ਬਹੁਤ ਹੀ ਇੱਛਾ ਹੁੰਦੀ ਵੀ ਇਹ ਸੁਣਾਉਣ ਸਾਨੂੰ ਇਹ ਜੇ ਪ੍ਰੇਮੀ ਬਚਨ। ਪ੍ਰਵੇਸ਼ ਤਿਤ ਬਾਰਿਕ ਚੌਹ ਪਾਸਾ, ਜਦੋਂ ਵੀ ਗੁਰੂ ਨਾਨਕ ਸਾਹਿਬ ਜੀ ਆ ਜਾਂਦੇ ਉਸੇ ਵੇਲੇ ਚਾਰ ਸਫੇਰੇ ਜਿਹੜੇ ਬੱਚੇ ਉਹ ਘੇਰਾ ਪਾ ਲੈਂਦੇ। ਪੁੰਨਵਾਨ ਜਿਨਕੇ ਅਗ ਨਾਸਾ, ਕਹਿੰਦੇ ਜਿਨ੍ਹਾਂ ਦੇ ਪਾਪ ਨਾਸ ਹੋਏ ਹੋਏ ਹੈ ਤੇ ਪੁੰਨਵਾਨ ਹੈ, ਪੁੰਨ ਕੀਤੇ ਹੋਏ ਉਹ ਹਜ਼ੂਰੀ ਵਿੱਚ ਆ ਪਹੁੰਚਦੇ। ਨਾਨਕ ਬੈਸਹਿ ਬੀਚ ਬਿਰਾਜੈ, ਨਾਨਕ ਸਾਹਿਬ ਜੀ ਸਾਰਿਆਂ ਬੱਚਿਆਂ ਦੇ ਵਿਚਕਾਰ ਹੋ ਕੇ ਬੈਠੇ ਬਰਾਜ ਦੇ ਸੋਵਰੇ। ਬਚ ਸੁਣ ਜਿਨ ਹੈ ਸੁਧਰਮਾ ਲਾਜੈ, ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਜੀ ਵਚਨਾਂ ਨੂੰ ਸੁਣ ਸੁਣ ਕੇ ਇੰਦਰ ਦੇਵਤਾ ਵੀ ਸ਼ਰਮਸ਼ਾਰ ਹੁੰਦਾ ਹੈ। ਬਦਨ ਬਿਲੋਕਾ ਹੈ ਨਿਜ ਨਿਜ ਦਿਸ ਸੋ, ਜਿੰਨੇ ਬੱਚੇ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੁੱਖ ਹੈ ਆਪੋ ਆਪਣੇ ਵੱਲ ਹੀ ਵੇਖ ਰਹੇ। ਲਖ ਹੈ ਕੰਡ ਕੋ ਨਹਿ ਤਿਹ ਸਿਸ ਸੋ, ਉੱਥੇ ਜਿਹੜਾ ਬੱਚਾ ਬੈਠਾ ਨਾ ਮਹਾਰਾਜ ਕੋਲ ਕੋਈ ਨਹੀਂ ਜਾਣਦਾ ਵੀ ਮੇਰੀ ਤਰਫ ਮਹਾਰਾਜ ਨੇ ਕੰਡ ਕੀਤੀ ਹੈ, ਪਿੱਠ ਕੀਤੀ ਹੈ, ਮੈਂ ਪਿੱਠ ਪਿੱਛੇ ਬੈਠਾ, ਬਾਕੀ ਸਾਹਮਣੇ ਬੈਠੇ ਆ, ਸਾਰਿਆਂ ਨੂੰ ਮਹਾਰਾਜ ਦੇ ਚਿਹਰੇ ਦੇ ਸਾਹਮਣੇ ਦਰਸ਼ਨ ਹੁੰਦੇ ਆ, ਕਿਸੇ ਨੂੰ ਪਿੱਠ ਨਹੀਂ ਦਿਸਦੀ ਹੈ। ਸਭ ਮਨ ਜਾਣੈ ਮੁਝੇ ਸੁਣਾਵੇ, ਸਾਰੇ ਬੱਚੇ ਸਾਣਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਮੇਰੇ ਵੱਲੀ ਮੁੱਕ ਕਰਕੇ ਮੈਨੂੰ ਹੀ ਸੁਣਾ ਰਹੇ ਬਚਨ ਪਿਆਰ ਨਾਲ। ਰੋਕ ਰਖੀਕ ਸੁਣੈ ਮਨ ਭਾਵੈ, ਜਿੰਨੇ ਬਚਨ ਬੱਚੇ ਆ ਉਹ ਆਪਣੇ ਕੰਨਾਂ ਨੂੰ ਅੱਖਾਂ ਨੂੰ ਮਨ ਨੂੰ ਹਰ ਪਾਸੇ ਤੋਂ ਰੋਕ ਕੇ ਸੁਣਦੇ ਆ ਤੇ ਮਨ ਨੂੰ ਬੜੇ ਬਚਨ ਚੰਗੇ ਭਾਉਂਦੇ ਆ, ਚੰਗੇ ਲੱਗਦੇ ਆ। ਦੋਹਰਾ ਮਿਲ ਬਾਲਕ ਸੋ ਖੇਲਤੇ। ਗੁਰੂ ਨਾਨਕ ਸਾਹਿਬ ਜੀ ਤਲਵੰਡੀ ਦੇ ਜਿੰਨੇ ਬੱਚੇ ਉਹਨਾਂ ਨਾਲ ਮਿਲ ਕੇ ਖੇਲੀ ਜਾਂਦੇ। ਚੱਲ ਆਏ ਨਿਜ ਧਾਮ। ਇਸ ਤਰ੍ਹਾਂ ਸਮਾਂ ਹੋਇਆ ਫਿਰ ਚੱਲ ਕੇ ਆਪਣੇ ਘਰ ਵਿੱਚ ਆ ਪਹੁੰਚੇ। ਅੰਨ ਖਾਏ ਕਰ ਮਾਤ ਤੇ, ਮਾਤਾ ਦੇ ਕੋਲੋਂ ਅੰਨ ਪਾਣੀ ਛਕ ਛਕਾ ਕੇ ਖਾ ਪੀ ਕੇ। ਸੂਤ ਤਨ ਅਬਰਾਮ। ਸੋਹਣੇ ਸਰੀਰ ਵਾਲੇ ਗੁਰੂ ਨਾਨਕ ਸਾਹਿਬ ਜੀ ਪਣਗ ਉੱਪਰ ਬਰਾਜ ਗਏ। ਚੌਪਈ ਜਾਮ ਜਾਮਨੀ ਜਾਗਨ ਨੇਮਾ। ਗੁਰੂ ਮਹਾਰਾਜ ਦਾ ਨੇਮ ਹੀ ਕੀਤਾ ਹੋਇਆ ਵੀ ਪਹਿਰ ਰਾਤ ਰਹਿਦਿਆਂ ਰੋਤ ਜਾਗਣਾ ਹੀ ਜਾਣਾ, ਤਿੰਨ ਘੰਟੇ ਰਾਤ ਰਹਿਦਿਆਂ ਰੋਜ਼ ਜਾਗਣਾ ਹੀ ਹੈ। ਜਬ ਕਾ ਤਨ ਧਰ ਦਾਨੀ ਛੇਮਾ। ਜਦੋਂ ਤੋਂ ਲੈ ਕੇ ਮੁਕਤੀ ਦੇਣ ਵਾਲੇ ਜੋ ਗੁਰੂ ਨਾਨਕ ਸਾਹਿਬ ਉਹਨਾਂ ਨੇ ਸੰਸਾਰ ਵਿੱਚ ਅਵਤਾਰ ਧਾਰਿਆ, ਉਦੋਂ ਤੋਂ ਲੈ ਕੇ ਪਹਿਰ ਰਾਤ ਰਹਿੰਦੀਆਂ ਸੁਤੇ ਜਾਗ ਪੈਂਦੇ। ਭੋਰ ਭਈ ਕੀਨਾ ਇਸ਼ਨਾਨਾ। ਸਵੇਰ ਹੋਏ ਆਈ ਆਪ ਜੀ ਨੇ ਇਸ਼ਨਾਨ ਕਰ ਲਿਆ ਹੈ। ਪੱਟ ਪਹਿਰੇ ਸੁੰਦਰ ਵਿਦ ਨਾਨਾ। ਮਾਤਾ ਜੀ ਤੋਂ ਲੈ ਕੇ ਨਾਨਾ ਤਰ੍ਹਾਂ ਦੇ ਸੋਹਣੇ ਵਸਤਰ ਪਹਿਨ ਲਏ। ਦਿਵਸ ਚਰੇ ਕਾਲੂ ਗਹਿ ਹੱਥ। ਦਿਨ ਜਾ ਚੜਿਆ ਪਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਦਾ ਹੱਥ ਫੜਿਆ। ਲੈ ਚੱਟ ਸਾਰ ਚੱਲਿਓ ਨਿਜ ਸਾਥ। ਇਸ ਤਰ੍ਹਾਂ ਆਪਣੇ ਨਾਲ ਜਿੱਥੇ ਉਹ ਸਕੂਲ ਹੈ ਉਸ ਤਰਫ ਨੂੰ ਲੈ ਚੱਲਿਆ ਹੈ। ਪਾਂਦੇ ਸੋ ਬੋਲਿਓ ਹਿਤ ਧਰ ਕੇ। ਸਕੂਲ ਵਿੱਚ ਜਾ ਕੇ ਬੜੇ ਪ੍ਰੇਮ ਪਿਆਰ ਦੇ ਨਾਲ ਗੋਪਾਲ ਪਾਂਦੇ ਦੇ ਸਾਥ ਬੋਲਿਆ ਹੈ। ਦੇਹੋ ਪੜਾਏ ਹਿਰਦੇ ਰੁਚ ਕਰਕੇ। ਗੋਪਾਲ ਪਾਂਦੇ ਹਿਰਦੇ ਵਿੱਚ ਰੁਚੀ ਕਰਕੇ ਜਨ ਧਿਆਨ ਦੇ ਕੇ ਮੇਰੇ ਗੁਰੂ ਨਾਨਕ ਨੂੰ ਤੂੰ ਪੜਾ ਦੇ। ਸੁਣ ਬੋਲਿਓ ਮਨ ਸੋ ਕਰ ਬੰਦਨ। ਸਵੇਰੇ ਗੋਪਾਲ ਵੱਲ ਆਪਣੇ ਮਨ ਦੇ ਅੰਦਰ ਅੰਦਰ ਹੀ ਮੱਥਾ ਟੇਕ ਇਹਨਾਂ ਤੇ ਕਾਲੂ ਦੇ ਸਾਥ ਬੋਲਿਆ। ਵਿਦਿਆ ਨਪੁੰਨੰਗ ਕੁਮਤ ਨਿਕੰਦਨ। ਇਹ ਤਾਂ ਖੋਟੀ ਮਤ ਨੂੰ ਕੱਟਣ ਵਾਲੇ ਜਿਹੜੇ ਤੇਰੇ ਮੁੱਤਰ ਹੈ ਨਾ ਗੁਰੂ ਨਾਨਕ ਸਾਹਿਬ, ਇਹ ਤਾਂ ਸਾਰੀਆਂ ਵਿਦਿਆ ਵਿੱਚ ਨਪੁੰਨ ਹੈ, ਚੰਗੀ ਤਰ੍ਹਾਂ ਪੜ੍ਹੇ ਪੜਾਏ ਹੈ। ਇਸ ਤੇ ਅੱਧ ਕੁਝ ਹੋਏ ਪੜਾਵੇ। ਕਾਲੂ ਜਿਹੜਾ ਤੇਰੇ ਗੁਰੂ ਨਾਨਕ ਤੋਂ ਜ਼ਿਆਦਾ ਕੋਈ ਪੜਿਆ ਹੋਵੇ ਤੇ ਉਹੀ ਇਹਨਾਂ ਨੂੰ ਪੜਾਵੇ। ਜਗਤ ਮਾਹ ਸਮ ਕੋ ਨਾ ਦਿਸਾਵੇ। ਤਾਂ ਇਧਰ ਉਧਰ ਝਾਤੀ ਮਾਰ ਕੇ ਦੇਖ ਰਿਹਾ ਸੰਸਾਰ ਦੇ ਵਿੱਚ, ਮੈਨੂੰ ਤਾਂ ਇਹਨਾਂ ਦੇ ਵਰਗਾ ਤੁਲ ਪੜਿਆ ਕੋਈ ਲੱਗਦਾ ਨੀ, ਦਿਸਦਾ ਹੀ ਨਹੀਂ। ਦੋਹਰਾ ਸੁਤ ਕੋ ਸੁਤ ਨਹਿ ਜਾਣੇ। ਐਵੇਂ ਕਾਲੂ ਮੈਂ ਬੇਨਤੀ ਕਰ ਰਿਹਾ ਆਪਣੇ ਪੁੱਤਰ ਨੂੰ, ਤੂੰ ਪੁੱਤਰ ਕਰਕੇ ਨਾ ਕਿਤੇ ਜਾਣਦਾ ਰਹੀ। ਹੈ ਕਿਸੇ ਕੋ ਅਵਤਾਰ। ਤਾਂ ਕਿਸੇ ਦਾ ਮਹਾਨ ਅਵਤਾਰ ਹੈ। ਬਿਨਾ ਪੜ੍ਹੇ ਹੀ ਪੜ੍ਹ ਰਹੇ ਹੋ। ਮੇਰੇ ਬਿਨਾ ਪੜ੍ਹੇ ਪੜ੍ਹਾਏ ਤਾਂ ਸਭ ਕੁਝ ਪੜ੍ਹੇ ਪੜ੍ਹ ਰਹੇ ਹਨ। ਸਭ ਨ ਪੜਾਵਨ ਹਾਰ। ਇਹ ਤਾਂ ਵੀ ਸਾਰਿਆਂ ਨੂੰ ਪੜਾਉਣ ਵਾਸਤੇ ਆਏ, ਇਸ ਕਰਕੇ ਤਾਂ ਬਿਨਾ ਪੜ੍ਹਾਏ ਤਾਂ ਸਭ ਕੁਛ ਹੀ ਪੜ੍ਹ ਰਹੇ ਹੈ। ਜਿਹੜੇ ਕੋਈ ਅਵਤਾਰੀ ਪੁਰਸ਼ ਹੁੰਦੇ ਉਹਨਾਂ ਨੂੰ ਕੋਈ ਪੜ੍ਹਨ ਪੜਾਉਣ ਦੀ ਲੋੜ ਨਹੀਂ ਹੁੰਦੀ ਹੈ, ਕਿਉਂਕਿ ਉਹ ਤਾਂ ਬਿਨਾਂ ਪੜ੍ਹਾਏ ਤਾਂ ਸਭ ਕੁਛ ਹੀ ਪੜ੍ਹ ਰਹੇ ਹੁੰਦੇ ਹੈ। ਜਿਸ ਤਰ੍ਹਾਂ ਉਹ ਇੱਕ ਵਾਰੀ ਸੰਮੇਲਨ ਜਾਂ ਕੋਈ ਹੋਇਆ ਸੀ ਵਿਦਵਾਨਾਂ ਦਾ, ਅਤੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਉਹਨੇ ਤਰਕ ਜੀ ਕੀਤੀ ਵੀ ਉਹ ਤਾਂ ਅਨਪੜ੍ਹ ਸੀ, ਜਿਹੜੇ ਕੋਈ ਚੰਗੇ ਅਨਭਵੀ ਸਤਪੁਰਸ਼ ਬੈਠੇ ਸੀ ਉਹ ਕਹਿੰਦੇ ਵੀ ਐਸਾ ਨਾ ਤੂੰ ਆਖ, ਕਹਿੰਦਾ ਵੀ ਉਹ ਕਿਤੇ ਪੜ੍ਹੇ ਸੀ, ਅਨਪੜ੍ਹੀ ਸੀ ਨਾ, ਮੈਂ ਯਥਾਰਥ ਕਹਿ ਰਿਹਾ। ਕਹਿੰਦੇ ਨਹੀਂ ਵੀ ਉਹ ਸਭ ਕੁਛ ਪੜ੍ਹੇ ਪੜ੍ਹਾਏ ਸੀ। ਫਿਰ ਕੀ ਨਾ ਉਹਨੇ ਕਿਹਾ ਨਹੀਂ, ਗੁਰੂ ਨਾਨਕ ਸਾਹਿਬ ਅਨਪੜ੍ਹ ਲੋਕ ਥੇ। ਜਦੋਂ ਕਹਿ ਕੇ ਹਟ ਗਿਆ ਉਦੋਂ ਬਾਅਦ ਫਿਰ ਉਹ ਅਧਿਆਤਮਵਾਦੀ ਸਤਪੁਰਸ਼ ਵਗਤਾ ਬੈਠਾ ਸੀ, ਉਹਨੇ ਇਸ਼ਾਰਾ ਜਿਹਾ ਕੀਤਾ ਵੀ ਇਹਦਾ ਉੱਤਰ ਦੇਣ ਵਾਸਤੇ ਮੈਨੂੰ ਕੋਈ ਸਮਾਂ ਦੇ। ਉੱਠ ਕੇ ਉਹ ਖੜਾ ਹੋ ਕੇ ਕਹਿਣ ਲੱਗਿਆ ਵੀ ਮੈਂ ਤੈਥੋਂ ਪੁੱਛਦਾ ਹੈ ਕਿ ਜਿਹੜਾ ਬ੍ਰਹਮਾ ਚਾਰ ਵੇਦਾਂ ਦਾ ਕਰਤਾ ਉਹ ਕਿਹੜੇ ਕਾਲਜ ਵਿੱਚ ਪੜ੍ਹ ਕੇ ਆਇਆ ਸੀ, ਵਿਸ਼ਨੂੰ ਨੇ ਕਿਹੜੇ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ, ਤੇਰੇ ਪਿਓ ਸ਼ਿਵ ਜੀ ਨੇ ਕਿੱਥੋਂ ਪੜ੍ਹਿਆ, ਉਹਨਾਂ ਦਾ ਦੱਸ ਕਿਹੜਾ ਕਾਲਜ ਹੈ। ਅਤੇ ਜਿਹੜੇ ਵੱਡੇ ਵੱਡੇ ਤਿੰਨ ਦੇਵਤੇ ਹੈ ਜਿਨ੍ਹਾਂ ਨੂੰ ਸਾਰੀ ਦੁਨੀਆਂ ਦੇ ਹਿੰਦੂ ਲੋਕ ਪੂਜਦੇ ਹੈ ਉਹ ਕਿੱਥੇ ਪੜ੍ਹੇ ਹੈ? ਫਿਰ ਗੱਲ ਨਾ ਆਵੇ, ਕਹਿੰਦੇ ਜੇ ਉਹ ਬਿਨਾਂ ਪੜ੍ਹਾਏ ਤੋਂ ਪੜ੍ਹੇ ਹੋਏ ਸੀ ਫਿਰ ਗੁਰੂ ਨਾਨਕ ਦੇ ਸੰਬੰਧ ਵਿੱਚ ਤੂੰ ਕਿਵੇਂ ਬੋਲਣਾ ਹੋਏ ਵੀ ਉਹ ਨਹੀਂ, ਉਹ ਅਨਪੜ੍ਹ ਲੋਕ ਸੀ, ਜਾਂ ਤਾਂ ਫਿਰ ਇਹ ਵੀ ਤੇਰੇ ਪਿਓ ਅਨਪੜ੍ਹ ਹੋਣਗੇ ਭਗਵਾਨ ਜਿਨ੍ਹਾਂ ਨੂੰ ਕਹਿੰਦਾ। ਇਸ ਤਰ੍ਹਾਂ ਜਿਹੜੇ ਕੋਈ ਅਵਤਾਰੀ ਪੁਰਸ਼ ਹੁੰਦੇ ਉਹਨਾਂ ਨੂੰ ਕੋਈ ਪੜ੍ਹਨ ਪੜ੍ਹਾਉਣ ਦੀ ਲੋੜ ਨਹੀਂ ਹੁੰਦੀ, ਉਹ ਤਾਂ ਸਾਰੇ ਤਰ੍ਹਾਂ ਦੀ 14 ਤਰ੍ਹਾਂ ਦੀ ਵਿੱਦਿਆ ਉਹਦੇ ਉਹ ਮਾਲਕ ਹੁੰਦੇ ਹੈ, ਉਹਨਾਂ ਵਿੱਚੋਂ ਹੀ ਨਿਕਲੀ ਹੁੰਦੀ ਹੈ ਵਿੱਦਿਆ। ਇਸ ਕਰਕੇ ਜਿੱਥੋਂ ਪੈਦਾ ਹੋਈ ਹੈ ਵਿੱਦਿਆ ਉਹਨਾਂ ਨੂੰ ਕੀ ਲੋੜ ਇਹਨਾਂ ਵਿੱਦਿਆ ਪੜ੍ਹਨ ਦੀ? ਸੋ ਇਸ ਕਰਕੇ ਗੋਪਾਲ ਪਾਂਧਾ ਯਥਾਰਥ ਕਹਿੰਦਾ ਵੀ ਇਹ ਤਾਂ ਸਾਰੀਆਂ ਵਿੱਦਿਆ ਦੇ ਮਾਲਕ ਹੈ, ਬਿਨਾਂ ਪੜ੍ਹਾਏ ਤੋਂ ਪੜ੍ਹੇ ਲਿਖੇ ਹੋਏ ਇਹਨਾਂ ਨੂੰ ਪੜ੍ਹਾਉਣ ਦੀ ਕੋਈ ਲੋੜ ਨਹੀਂ ਹੈ। ਚੌਪਈ ਇਸ ਪੜ੍ਹਨੇ ਕੇ ਪਰ ਹੋ ਨਾ ਖਿਆਲੇ। ਮੈਂ ਤਾਂ ਤੈਨੂੰ ਕੱਲੋ ਇਹ ਕਹਾਂਗਾ ਵੀ ਇਹਨੂੰ ਪੜ੍ਹਾਉਣ ਦੇ ਤੋਂ ਖਿਆਲ ਵਿੱਚ ਨਾ ਪਈ ਵੀ ਇਹਨੂੰ ਮੈਂ ਪੜ੍ਹਾਉਣਾ ਹੈ। ਸਭ ਕਰਤਾ ਜੋ ਵਿੱਦਿਆ ਜਾਲੇ। ਕਹਿੰਦੇ ਸਮੂਹ ਵਿੱਦਿਆ ਉਹਦੇ ਕਰਤਾ ਹੈ, ਰਚਣ ਵਾਲੇ ਹਨ। ਦੀਪ ਦਿਪਾਏ ਬਿਰਤਾਸ ਸਮਾਈ। ਜੇ ਕੋਈ ਸੂਰਜ ਦੇ ਸਾਹਮਣੇ ਕਹਿੰਦੇ ਦੀਵਾ ਜਾ ਜਗਾਵੇ, ਪ੍ਰਕਾਸ਼ ਜਾ ਕਰੇ, ਤਮ ਹਰਬੇ ਕੀ ਨਰ ਉਦਤਾਈ। ਆ ਹਨੇਰੇ ਨੂੰ ਨਾਸ ਕਰਨ ਵਾਸਤੇ ਕੋਈ ਮਨੁਸ਼ ਜਿਹੜਾ ਉਦਮ ਜਾ ਕਰੇ ਉਹਦੇ ਹੋਵੇ। ਦੀਪਕ ਤੇ ਕਿਆ ਹੋਏ ਪ੍ਰਕਾਸ਼, ਜਿੱਥੇ ਸੂਰਜ ਚੜਿਆ ਉੱਥੇ ਦੀਵੇ ਤੋਂ ਭਲਾ ਕੀ ਚਾਨਣ ਹੋ ਜਾਊਗਾ। ਫੀਕੀ ਪ੍ਰਭਾ ਪਰ ਅੱਗ ਤਾਸਾ। ਸੂਰਜ ਦੇ ਸਾਹਮਣੇ ਤਾਂ ਉਹਦੀ ਜਿਹੜੀ ਫਿਰ ਪ੍ਰਭਾ ਹੈ ਸੋਭਾ ਹੈ, ਦੀਵੇ ਦੀ ਫਿੱਕਾ ਪੈ ਜਾਂਦੀ, ਉਹਦਾ ਚਾਨਣ ਕਿਤੇ ਨੀ ਹੁੰਦਾ। ਸੁਤ ਉਸਤਤ ਸੁਨ ਸਰੁਤ ਮਹਿਕਾਲ। ਇਸ ਤਰ੍ਹਾਂ ਤੇਰਾ ਪੁੱਤਰ ਹੈ ਕਹਿੰਦੇ ਸੂਰਜ ਦੇ ਵਾਂਗ ਚਾਨਣ ਕਰਨ ਵਾਲਾ ਗਿਆਨ ਦਾ ਮੇਰਾ ਦੀਵੇ ਦੇ ਦੇਣਾ ਹੀ ਮੇਰਾ ਕੀ ਪ੍ਰਕਾਸ਼ਨ, ਮੇਰਾ ਇਹਨਾਂ ਅੱਗੇ ਕੀ ਗਿਆਨ ਹੈ? ਆਪਣੇ ਸੁਪੁੱਤਰ ਦੀ ਕਹਿੰਦੇ ਇਸ ਤਰ੍ਹਾਂ ਇਹ ਕਾਲੂ ਜੀ ਨੇ ਉਸ ਤੋਂ ਸੁਣੀ ਹੈ। ਬਿਨ ਸ਼ਰਧਾ ਔਰ ਹਰਖ ਵਿਸਾਲੂ। ਸ਼ਰਧਾ ਸ਼ੁਰਧਾ ਤਾਂ ਹੈ ਨਹੀਂ ਹੈ, ਸ਼ਰਧਾ ਤੋਂ ਬਗੈਰ ਦੇ ਵਿੱਚ ਖੁਸ਼ੀ ਬਹੁਤ ਹੋਈ ਹੈ। ਹਟ ਕਰ ਘਰ ਆਵਤ ਪਾਸੋ। ਇਸ ਤਰ੍ਹਾਂ ਖੁਸ਼ ਹੋਇਆ ਉੱਥੋਂ ਮੁੜ ਕੇ ਕਰਬਲ ਨੂੰ ਪਰਤ ਆਇਆ। ਕਰਨ ਲੱਗਿਓ ਕਾਰਜ ਨਿਜ ਜੋ। ਜਿਹੜਾ ਪਟਵਾਰ ਖਾਨੇ ਦਾ ਕੰਮ ਹੈ ਉਹਨੂੰ ਕਰਨ ਲੱਗ ਪਿਆ ਹੈ। ਸ੍ਰੀ ਨਾਨਕ ਕੀ ਇੱਛਾ ਜਿਹਵਾ। ਇਧਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਤਰਫ ਵੀ ਕੋਈ ਇੱਛਾ ਹੋਈ। ਵਿਚਰਹਿ ਬਾਲਕ ਮਹਿ ਮਿਲ ਤਿਹਵਾ। ਬੱਚਿਆਂ ਨਾਲ ਮਿਲ ਕੇ ਉੱਥੇ ਜਿੱਥੇ ਜੀ ਕਰਦਾ ਉਧਰ ਫਿਰਦੇ ਤੁਰਦੇ ਆ, ਵਿਚਰਦੇ ਆ। ਦੋਹਰਾ ਮਸਤਕ ਆਯੁਤ ਦਿਪਤ ਦੁੱਤ। ਮਹਾਰਾਜ ਦਾ ਜਿਹੜਾ ਮੱਥਾ ਚੌੜਾ ਹੈ ਬੜੀ ਸੋਭਾ ਸਹਿਤ ਪ੍ਰਕਾਸ਼ ਦਾ ਹੈ। ਚਿਤ ਮੋਹਤ ਨਰ ਬਾਲ। ਕੋਈ ਪੁਰਸ਼ ਹੋਵੇ ਕੋਈ ਇਸਤਰੀ ਹੋਵੇ ਮਹਾਰਾਜ ਦੇ ਮੱਥੇ ਨੂੰ ਦੇਖ ਕੇ ਸਭ ਦਾ ਚਿੱਤ ਮੋਇਆ ਜਾਂਦਾ। ਕਮਲ ਦਲਨ ਸੇ ਦ੍ਰਿਗ ਲਲਿਤ। ਆਪ ਜੀ ਦੇ ਜਿਹੜੇ ਕਮਲ ਦੇ ਪੱਤਰੇ ਹੁੰਦੇ ਇਸ ਤਰ੍ਹਾਂ ਸੋਹਣੇ ਚੌੜੇ ਸੁੰਦਰ ਨੇਤਰ। ਆਲੇ ਲਾਜ ਵਿਸਾਲ। ਦੋਵੇਂ ਨੇਤਰ ਬਹੁਤ ਕਹਿੰਦੇ ਲਜਿਆ ਦੇ ਘਰ ਹਨ ਮਹਾਨ। ਚੌਪਈ ਦਸਨ ਦਮਕ ਅਰਦਨ ਮਦ ਐਸੇ। ਆ ਹੋਠਾਂ ਦੇ ਵਿੱਚ ਕਾਰ ਜਿਹੜੀ ਦੰਦਾਂ ਦੀ ਦਮਕ ਚਮਕ ਐਸੇ ਹੈ। ਗਿਰਾ ਸਦਨ ਹਰਿਆਵਲ ਜੈਸੇ। ਇਸ ਤਰ੍ਹਾਂ ਸਾਰਦਾ ਦੇ ਕਹਿੰਦੇ ਘਰ ਦੇ ਵਿੱਚ ਸ਼ੀਰਿਆਂ ਦੀ ਜਾਂ ਪੰਗਤੀ ਜੜੀ ਹੋਵੇ। ਸਾਰਦਾ ਦਾ ਘਰ ਜਿਹੜਾ ਲਾਲ ਮੰਨਿਆ ਹੋਇਆ ਹੈ, ਇਸ ਕਰਕੇ ਉਹ ਬੁੱਲ ਅੰਦਰੋਂ ਲਾਲ ਜੇ ਹੁੰਦੇ ਹੋਰ। ਜਿਵੇਂ ਕਹਿੰਦੇ ਸਾਰਦਾ ਦੇ ਘਰ ਦੇ ਵਿੱਚ ਹੀਰਿਆਂ ਦੀ ਪੰਗਤੀ, ਹੀਰੇ ਚਿੱਟੇ ਦੰਦ ਹੈ। ਇਸ ਤਰ੍ਹਾਂ ਕਹਿੰਦੇ ਜਿਵੇਂ ਸਾਰਦਾ ਦੇ ਘਰੇ ਹੀਰਿਆਂ ਦੀ ਪੰਗਤੀ ਹੋਵੇ, ਉਹ ਦੰਦ ਜਿਹੜੇ ਚਮਕ ਰਹੇ ਹੋਠਾਂ ਅੰਦਰ ਹੈ। ਭੁਜ ਸੁੰਦਰ ਕਰ ਸਜਤ ਕਯੂਰਾ। ਜਿਹੜੀਆਂ ਬਾਹਾਂ ਬਹੁਤ ਸੁੰਦਰ ਹੈ ਉਹਨਾਂ ਤੇ ਡੋਲਿਆਂ ਤੇ ਜਿਹੜੇ ਕਯੂਰਾ ਕੀ ਮੋਢਿਆਂ ਬੋਟੇ ਜੇ ਉਹ ਬੜੇ ਸਜ ਰਹੇ। ਕਲ ਕੁੰਡਲ ਸਰੋਨਨ ਸ਼ਬ ਰੂਰਾ। ਜਿਹੜੇ ਕੁੰਡਲ ਬੜੇ ਕਲ ਸੁੰਦਰ ਹਨ, ਉਹ ਕੰਨਾ ਵੀ ਛਬੀ ਦੇ ਰਹੀ ਹੈ ਸੋਹਣੀ। ਜੇ ਹੇ ਰਹਿ ਕਰੁਣਾ ਕੀ ਕੋਰਾ। ਉਸ ਤਰਫ਼ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਕਹਿੰਦੇ ਕਟਾਕਸ਼ ਨਾਲ ਦੇਖਦੇ ਹਨ। ਤਾਹੇ ਭਵੋ ਦਿਦ ਦੇ ਧੋਰਾ, ਸੰਸਾਰ ਸਮੁੰਦਰ ਤੋਂ ਤਰਨ ਦਾ ਆਪ ਜੀ ਸਹਾਰਾ ਦੇ ਦਿੰਦੇ। ਇੱਕ ਬਾਸੁਰ ਕਾਗਦ ਕੁਛ ਲੀਨੇ, ਇੱਕ ਦਿਨ ਦੀ ਗੱਲ ਹੈ, ਕੁਝ ਕਾਗਜ ਜੇ ਮਹਾਰਾਜ ਨੇ ਲੈ ਲਏ ਹਨ। ਲਗ ਪੋਥੀ ਸੀ ਕਰਹ ਅਸੀਨੇ, ਬੈਠੇ ਹੋਏ ਉਹ ਕਾਗਜ਼ਾਂ ਦੀ ਇੱਕ ਛੋਟੀ ਪੋਥੀ ਜੀ ਤਿਆਰ ਕਰ ਲਈ ਹੈ। ਜਿਹ ਜਿਹ ਕੁਲ ਉਪਜਹ ਜੋ ਜੋ, ਕਵੀ ਜੀ ਕਹਿੰਦੇ ਜਿਸ ਜਿਸ ਦੀ ਕੁਲ ਦੇ ਵਿੱਚ ਕੋਈ ਬੱਚਾ ਪੈਦਾ ਹੁੰਦਾ ਹੁੰਦਾ, ਦੇਖ ਵੱਡਨ ਸਿਸ ਖੇਲਹਿ ਸੋ, ਆਪਣੇ ਵੱਡੇ ਬਜ਼ੁਰਗਾਂ ਵੱਲੀ ਦੇਖ ਦੇਖ ਕੇ ਬੱਚਾ ਉਹੇ ਜੀ ਖੇਲ ਖੇਲਦਾ ਹੈ ਵੀ ਪਿਓ ਹੁਣ ਵਹੀਆਂ ਫਰੋਲਦਾ ਕਾਗਜ਼ ਦਾ ਕੰਮ ਕਰਦਾ। ਮਹਾਰਾਜ ਵੀ ਉਹ ਕਾਗਜ਼ਾਂ ਦੀ ਪੋਥੀ ਜੀ ਬਣਾ ਕੇ ਇਸ ਤਰ੍ਹਾਂ ਕਰਨ ਲੱਗ ਪਏ ਕਿਰਿਆ। ਕਰ ਮਹਿ ਗਹੇ ਕਰਹਿ ਤਿਉਂ ਲੀਲਾ, ਹੱਥ ਵਿੱਚ ਛੋਟੀ ਜੀ ਕਾਗਜ਼ਾਂ ਦੀ ਪੋਥੀ ਜੀ ਬਣਾ ਕੇ ਤੇ ਉਹ ਲੀਲਾ ਜੀ ਕਰੀ ਜਾ, ਉਹਨਾਂ ਦੀ ਫੋਲਾ ਫਾਲੀ ਜੀ ਕਰਦੇ, ਉਲਟਾਉਂਦੇ ਪਲਾਉਂਦੇ ਉਹਦੇ ਪਤਰੇ ਜੇ। ਪਤਤ ਉਧਾਰਨ ਬਿਰਦ ਗਹੀਲਾ, ਜਿਨ੍ਹਾਂ ਦਾ ਕਹਿੰਦੇ ਪਾਪੀਆਂ ਨੂੰ ਉਧਾਰ ਕਰਨ ਵਾਲਾ ਬੜਾ ਤਕੜਾ ਸੁਭਾਅ ਹੈ, ਪਰ ਨਹੀਂ ਧਾਰਿਆ ਕਿੱਡਾ ਵੱਡਾ ਪਾਪੀ ਉਹਨੂੰ ਤਾਰ ਹੀ ਦੇਣਾ ਹੈ। ਦੋਹਰਾ ਕਾਲੂ ਚੱਲ ਤੇ ਸਕਾਲ ਮਹਿ, ਉਸ ਵੇਲੇ ਕਹਿੰਦੇ ਕਾਲੂ ਆਪਣੇ ਘਰ ਵੱਲੋਂ ਚੱਲਦਾ ਚਲਾਂਦਾ ਹੋਇਆ ਆਏ ਲਾਲ ਕਾਲ ਦੇਖ, ਜਿੱਥੇ ਪਿਆਰਾ ਲਾਲ ਸੋਹਣਾ ਬੈਠਾ ਨਾ ਉਹਨੂੰ ਆ ਦੇਖਿਆ ਇਸ ਨੇ। ਬੋਲਿਓ ਬੋਲ ਬਿਲਾਸ ਕੇ, ਉਸ ਵੇਲੇ ਬਿਲਾਸ ਦੇ ਹਾਸੇ ਦੇ ਵਿੱਚ ਜੇ ਪਾ ਕੇ ਬਚਨ ਬੋਲਿਆ, ਪ੍ਰੇਮ ਧਰੇ ਜਾ ਵੇਖ, ਆ ਜਿਹੜਾ ਪ੍ਰੇਮ ਆ ਉਸੇ ਨੇ ਜਿਵੇਂ ਭੇਖ ਧਾਰਿਆ, ਵੀ ਜਿਹੜਾ ਕਾਲੂ ਹੈ ਉਹ ਜਣੀ ਪ੍ਰੇਮ ਹੀ ਜਿਵੇਂ ਬਣ ਕੇ ਆਇਆ ਹੋਵੇ। ਉਹ ਕਾਲੂ ਪ੍ਰੇਮ ਨਾਲ ਬੋਲਿਆ ਹਾਸ ਜਾ ਕਰਦਾ ਬਚਨ, ਚੌਪਈ ਕਹੋ ਤਾਤ ਕਾਗਜ ਕਰ ਲੀਨੇ, ਇਸ ਪੁੱਤਰ ਤੂੰ ਕਹਿ ਦੱਸ ਹੱਥਾਂ ਵਿੱਚ ਕਾਗਜ਼ ਜੇ ਲਏ ਹੋਏ, ਕਿਆ ਤੁਮ ਪੜ੍ਹੋ ਸਿਸਨ ਵਹਿ ਭੀਨੇ, ਬੱਚਿਆਂ ਵਿੱਚ ਚੰਗੀ ਤਰ੍ਹਾਂ ਲੀਨ ਹੋਏ ਕੀ ਤੁਸੀਂ ਪੜ੍ਹ ਰਹੇ ਹੋ। ਨਾਇਕ ਨ ਇਤ ਉਤ ਹੇਰਤ ਕਾਹੂ, ਕਹਿੰਦੇ ਇੱਧਰ ਉੱਧਰ ਥੋੜਾ ਮਾਤਰ ਵੀ ਤੁਸੀਂ ਝਾਕਦੇ ਨੀ ਵੇਖਦੇ ਨਹੀਂ। ਲਗਾਇਓ ਕਾਗਜ਼ ਮਾਹ, ਕਾਗਜ਼ਾਂ ਦੀ ਪੋਥੀ ਜੀ ਬਣਾਈ, ਇਹਦੇ ਵਿੱਚ ਹੀ ਤੁਸੀਂ ਆਪਣਾ ਹਿਰਦਾ ਲਗਾਇਆ ਜੋੜਿਆ ਹੈ। ਜੋ ਪੰਡਤ ਬੇਦਾਂਤ ਵਿਚਾਰਤ, ਇਸ ਪੁੱਤਰ ਜਿਵੇਂ ਕੋਈ ਪੰਡਤ ਵਿਦਾਨ ਦੀ ਵਿਚਾਰ ਕਰਦਾ ਹੁੰਦਾ, ਨੈਕ ਨ ਮਨ ਕੋ ਕਿਤ ਹੂੰ ਟਾਰਤ, ਆਪਣੇ ਮਨ ਨੂੰ ਵਿਦਾਨ ਦੀ ਪੁਸਤਕ ਨੂੰ ਪੜ੍ਹਦਾ, ਕਿਤੇ ਇਧਰ ਉਧਰ ਮਨ ਨੂੰ ਨੀ ਟਾਲਦਾ ਲਾਉਂਦਾ ਹੁੰਦਾ। ਸੁਣ ਕਰ ਪਿਤਾ ਬਚਨ ਕੋ ਬੋਲੇ, ਪਿਤਾ ਦਾ ਬਚਨ ਸੁਣ ਕੇ ਆਪ ਜੀ ਇਸ ਤਰ੍ਹਾਂ ਬੋਲੇ, ਸੰਪਟ ਬਿੰਦਰਮ ਅੰਮ੍ਰਿਤ ਖੋਲੇ, ਮੂੰਗਿਆਂ ਦਾ ਡੱਬਾ ਹੋਵੇ ਉਹਦੇ ਵਿੱਚ ਅੰਮ੍ਰਿਤ ਖੋਲੇ, ਅੰਮ੍ਰਿਤਮਈ ਬਚਨ ਕਹਿੰਦੇ ਆਪ ਜੀ ਨੇ ਬੋਲਣਾ ਸ਼ੁਰੂ ਕੀਤੇ ਹਨ। ਮੁੱਖ ਤੋਂ ਸਪਤ ਸਲੋਕੀ ਪੜ੍ਹ ਹਾਂ ਗੀਤਾ, ਪਿਤਾ ਜੀ ਜਿਹੜੀ ਹੈ 100 ਸਲੋਕਾਂ ਵਾਲੀ ਗੀਤਾ ਉਹ ਮੈਂ ਪੜ੍ਹ ਰਿਹਾ, ਅਰਥ ਵਿਚਾਰੋਂ ਤਿਹ ਕਰ ਪ੍ਰੀਤਾ, 100 ਸਲੋਕਾਂ ਵਾਲੀ ਜਿਹੜੀ ਗੀਤਾ ਉਹਦੇ ਅਰਥਾਂ ਨੂੰ ਮੈਂ ਚੇਤੀ ਪ੍ਰੀਤੀ ਨਾਲ ਵਿਚਾਰ ਰਿਹਾ ਹਾਂ। ਜਿਸ ਕੇ ਪੜ੍ਹਨ ਵਿਚਾਰਨ ਕਰਕੇ, ਸਭ ਸਲੋਕੀ ਗੀਤਾ ਦੇ ਪੜ੍ਹਨੇ ਤੇ ਵਿਚਾਰ ਕਰਕੇ, ਸ਼ੁਭ ਮਾਰਗ ਪਰ ਹੈ ਹਿਤ ਧਰ ਕੇ, ਚੰਗੇ ਰਸਤੇ ਮਨੁੱਖ ਪੈ ਜਾਂਦਾ ਬੜਾ ਪ੍ਰੇਮ ਧਾਰ ਕੇ, ਦੋਹਰਾ ਕਾਲੂ ਔਰ ਅਚਰਜ ਕਰਤ, ਚੱਲ ਕਾਲੂ ਜੀ ਆਪਣੇ ਹਿਰਦੇ ਸੁਣ ਕੇ ਬੜੀ ਅਚਰਜ ਜੀ ਧਾਰਨ ਕਰਦਾ ਹੈ। ਅਚਰਜ ਬਚਨ ਸੁਣੇ ਜੋ, ਆਪਣੇ ਗੁਰੂ ਨਾਨਕ ਸਾਹਿਬ ਦੇ ਮੁਖੋਂ ਬਚਨ ਅਚਰਜ ਜੀ ਸੁਣੇ, ਵੀ ਮੈਂ ਸਬਦ ਸਲੋਕੀ ਗੀਤਾ ਪੜ੍ਹ ਰਿਹਾ ਹੈ ਤੇ ਵਿਚਾਰ ਰਿਹਾ। ਲਖਨੇ ਕੀ ਲਾਲਸ ਲੱਗੀ, ਠੀਕ ਹੈ, ਸਭ ਸਲੋਕੀ ਗੀਤਾ ਪੜ੍ਹਦੇ ਜਾਣਨ ਦੀ ਇਹਨੂੰ ਕਹਿੰਦੇ ਚਾਹਨਾ ਲੱਗੀ, ਲਾਲਸਾ ਲੱਗੀ ਹੈ। ਕੂਰਕ ਸਾਚ ਭਨੇ ਜੋ, ਮੇਰਾ ਸਪੁੱਤਰ ਗੁਰੂ ਨਾਨਕ ਸੱਚ ਕਹਿੰਦਾ ਕਿ ਝੂਠ ਬੋਲਦਾ ਹੈ। ਚੌਪਈ ਮੁਝ ਕੋ ਪੜ੍ਹ ਕਰ ਦੇਹ ਸੁਣਾਏ, ਉਸ ਵੇਲੇ ਕਹਿਣ ਲੱਗਾ ਹੇ ਗੁਰੂ ਨਾਨਕ ਸਾਹਿਬ ਜੀ ਤੂੰ ਸਭ ਸਲੋਕੀ ਗੀਤਾ ਪੜ੍ਹਦਾ, ਮੈਨੂੰ ਵੀ ਇਹਦੇ ਵਿੱਚੋਂ ਕੋਈ ਪੜ੍ਹ ਕੇ ਸੁਣਾ ਦੇ ਥੋੜਾ ਬਹੁਤਾ। ਅਰਥ ਭਨ ਹੋ ਜਾ ਪਰ ਹੈ ਲਿਖਾ, ਇਹਦੇ ਵਿੱਚੋਂ ਪੜ੍ਹ ਕੇ ਤੇ ਅਰਥ ਵੀ ਕਰ ਇਹਨਾਂ ਦੇ, ਜਿਸ ਕਰਕੇ ਜਾਣਿਆ ਪਏ ਸਮਝ ਪੈ ਜਾਏ ਵੀ ਤੂੰ ਹਾਂ ਸਭ ਸਲੋਕੀ ਗੀਤ ਹੀ ਪੜ੍ਹਦਾ। ਸੁਨ ਪਿਤ ਕੀ ਬਾਣੀ ਸੁਖ ਖਾਨੀ। ਹਾਂ, ਇਸ ਤਰ੍ਹਾਂ ਜੋ ਸੁਖਾਂ ਦੇ ਖਾਣ ਸਤਿਗੁਰੂ ਉਹਨਾਂ ਨੇ ਪਿਤਾ ਦੇ ਬਚਨਾਂ ਨੂੰ ਸੁਣਿਆ ਹੈ। ਅਰਥ ਕਹਿਤ ਭੇਜੇ ਦੁੱਖ ਦਾ ਹਾਨੀ, ਜਿਹੜੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਉਹ ਗੀਤਾ ਦੇ ਅਰਥ ਕਹਿਣ ਲੱਗ ਪਏ, ਸੁਣਾਉਣ ਲੱਗ ਪਏ ਪਿਤਾ ਨੂੰ। ਅਰਥ ਬਖਾਨਿਓ ਸਤਿਗੁਰ ਪੂਰੇ, ਪੂਰੇ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਕਹਿੰਦੇ ਸਲੋਕਾਂ ਦੇ ਅਰਥਾਂ ਨੂੰ ਕਿਹਾ ਹੈ। ਭਾਵ ਤਾਰਨ ਕੋ ਜਿਹ ਪਦ ਰੂਰੇ, ਸੰਸਾਰ ਤੋਂ ਤਾਰਨ ਵਾਸਤੇ ਜਿਸ ਗੁਰੂ ਨਾਨਕ ਸਾਹਿਬ ਦੇ ਚਰਨ ਬਹੁਤ ਹੀ ਸੁੰਦਰ ਹਨ। ਬਚਨ ਬਦ ਅਦਭੁਤ ਲੱਗ ਗੀਤਾ, ਇਸ ਤਰ੍ਹਾਂ ਕਹਿੰਦੇ ਜਿਹੜੇ ਬਚਨ ਹੈ ਉਹ ਆਪ ਜੀ ਬਦ ਕੀਏ ਕਹਿ ਰਹੇ ਕਥਨ ਕਰ ਰਹੇ ਹਨ। ਅਸ਼ਚਰਜ ਜੀ ਕਹਿੰਦੇ ਜਿਹੜੀ ਛੋਟੀ ਗੀਤਾ ਹੈ, ਸੁਣ ਤੋ ਤਾਤ ਮ੍ਰਿਗ ਘੰਟਕ ਪ੍ਰੀਤਾ, ਜਿਹੜਾ ਪਿਤਾ ਕਹਿੰਦੇ ਸੁਣ ਰਿਹਾ ਜਿਵੇਂ ਕਹਿੰਦੇ ਹਨ ਘੰਟੇ ਹੇੜੇ ਦੀ ਆਵਾਜ਼ ਨੂੰ ਪ੍ਰੀਤ ਨਾਲ ਸੁਣਦਾ ਹੈ, ਇਸ ਤਰ੍ਹਾਂ ਕਹਿੰਦੇ ਪਿਓ ਬੜੇ ਪ੍ਰੇਮ ਨਾਲ ਜਿਹੜੀ ਛੋਟੀ ਗੀਤਾ ਦੇ ਸਵਸਲੋਕੀ ਗੀਤਾ ਦੇ ਅਰਥ ਸੁਣ ਰਿਹਾ ਹੈ। ਪ੍ਰਥਮ ਪਾਠ ਕਰ ਪਰਮ ਪ੍ਰਵੀਨਾ, ਪਹਿਲਾਂ ਤਾਂ ਗੀਤਾ ਦਾ ਪਾਠ ਕਰਦੇ ਬੜੀ ਪ੍ਰਵੀਨਤਾ ਨਾਲ ਗੁਰੂ ਨਾਨਕ ਸਾਹਿਬ ਜੀ, ਕਿਰਾ ਮਧੁਰ ਸੁੰਦਰ ਰਸ ਲੀਨਾ, ਇਸ ਤਰ੍ਹਾਂ ਜਿਹੜੀ ਬਾਣੀ ਬਹੁਤ ਮਿੱਠੀ ਹੈ, ਬਹੁਤ ਸੁੰਦਰ ਤੇ ਰਸ ਵਿੱਚ ਲੀਨ ਹੈ। ਬਹੁਰ ਅਰਥ ਕਰ ਸਭ ਸਮਝਾਇਓ, ਫਿਰ ਉਸ ਸਲੋਕ ਦਾ ਅਰਥ ਕਰਕੇ ਚੰਗੀ ਤਰ੍ਹਾਂ ਸਮਝ ਤਾਤ ਭਰਿਆ ਜੋ ਤੇ ਮਨ ਪਾਇਓ, ਅਰਥ ਦੇ ਵਿੱਚ ਜਿਹੜਾ ਅੱਗੇ ਤਾਤ ਪਰ ਜੀ ਮਤਬਲ ਸੀ ਸਦਾਨ ਸੀ ਉਹ ਕਹਿੰਦੇ ਜਿਹੜਾ ਪਾਇਆ ਉਹ ਦੱਸਿਆ ਹੈ। ਸੁਣ ਕਰ ਕਾਲੂ ਕਰਤ ਵਿਚਾਰਾ, ਉਸ ਵੇਲੇ ਅਰਥ ਦੇ ਅੱਗੇ ਜਿਹੜਾ ਉਹਦੇ ਵਿੱਚ ਕੋਈ ਭਾਵ ਰੱਖਿਆ ਮਤਬਲ ਰੱਖਿਆ ਉਹ ਸਾਰਾ ਸੁਣ ਕੇ ਪਿਤਾ ਕਾਲੂ ਜੀ ਵਿਚਾਰ ਕਰਦੇ। ਪੁਨ ਪਾਂਦੇ ਕੋ ਬਚਨ ਚਿਤਾਰਾ, ਇਹ ਗੋਪਾਲ ਪਾਂਦੇ ਜਿਹੜੇ ਬਚਨ ਕੇ ਉਹਨਾਂ ਨੂੰ ਚੇਤੇ ਕੀਤਾ ਇਸਨੇ। ਸਤ ਬਦਤ ਮਤ ਮਿਤ ਅਤ ਜਾਂ ਕੀ, ਜਿਹੜਾ ਗੋਪਾਲ ਪਹਿਲਾ ਉਹ ਤਾਂ ਸੱਚ ਹੀ ਕਹਿੰਦਾ ਸੀ, ਇਸ ਮੇਰੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਕਲ ਮਤ ਹੈ ਉਹ ਕਹਿੰਦੇ ਬਹੁਤ ਹੀ ਹੈ, ਮਰਜ਼ਾਦਾ ਤੋਂ ਬਹੁਤ ਅੱਗੇ ਹੈ। ਬੈ ਲੱਗ ਮੈਂ ਏਤੀ ਮਤ ਕਾਂ ਕੀ, ਛੋਟੀ ਉਮਰ ਦੇ ਵਿੱਚ ਇਤਨੀ ਭਲਾ ਕਿਸੇ ਦੇ ਵਿੱਚ ਅਕਲ ਹੁੰਦੀ ਕਿਹਦੀ, ਇੰਨੀ ਅਕਲ ਬੁੱਧ ਹੁੰਦੀ ਹੈ। ਦੋਹਰਾ ਜਨਕ ਗਇਓ ਸੁਣ ਕਰ ਸਦਨ, ਹਾਂ ਇਸ ਤਰ੍ਹਾਂ ਪਿਤਾ ਗੀਤਾ ਦੇ ਅਰ ਸੁਣ ਕੇ ਘਰ ਵੱਲ ਨੂੰ ਚਲਿਆ ਗਿਆ। ਨਾਨਕ ਜਨਨੀ ਸੰਗ, ਗੁਰੂ ਨਾਨਕ ਸਾਹਿਬ ਦੇ ਮਾਤਾ ਤ੍ਰਿਪਤਾ ਜੀ ਦੇ ਨਾਲ, ਵਚਨਨ ਸੋ ਵਰਨਨ ਕਰੀ, ਆ ਵਚਨ ਕਹਿ ਕੇ ਤੇ ਇਸ ਤਰ੍ਹਾਂ ਕਥਨ ਜੀ ਕੀਤੀ ਹੈ। ਸਭ ਵਿਦ ਹਿਰਦੇ ਉਮੰਗ, ਕਰਕੇ ਹਿਰਦੇ ਵੀ ਖੁਸ਼ੀ ਕਰਨ ਜਾਹਰ ਕਰਦਿਆਂ ਸਾਰੀ ਗੱਲਬਾਤ ਦੱਸਣਾ ਕੀਤੀ ਹੈ। ਚੌਪਈ ਪ੍ਰਥਮ ਜੋਤ ਕੀ ਗੁਣ ਗਨ ਗਾਏ, ਇਹ ਪਤਨੀ ਤ੍ਰਿਪਤਾ ਪਹਿਲਾਂ ਜਿਹੜਾ ਹਰਦਿਆਲ ਜੋਤ ਸੀ ਉਸਨੇ ਗੁਰੂ ਨਾਨਕ ਸਾਹਿਬ ਦੇ ਗੁਣ ਗਾਏ ਵੀ ਇਹ ਤਾਂ ਮਹਾਨ ਤੋਂ ਮਹਾਨ ਹੈ। ਸ਼ੁਭ ਲੱਛਣ ਸਭ ਅੰਗ ਬਤਾਏ, ਇਹਨਾਂ ਦੇ ਸਰੀਰਾਂ ਦੇ ਵਿੱਚ 32 ਲੱਖਣ ਚੰਗੇ ਹੁੰਦੇ, ਉਹ 32 ਦੇ 32 ਸਭ ਲੱਛਣ ਇਹਨਾਂ ਦੇ ਸਰੀਰ ਵਿੱਚ ਹੈ, ਤਾਂ ਅਵਤਾਰੀ ਪੁਰਸ਼ ਹੈ ਕੋਈ। ਪੁਨ ਪਾਂਦੇ ਗੋਪਾਲ ਬਖਾਨਾ, ਫਿਰ ਇਹ ਪਤਨੀ ਗੋਪਾਲ ਪਾਂਦੇ ਨੇ ਵੀ ਇਹਨਾਂ ਦਾ ਬੜਾ ਜਸ ਕੀਤਾ ਹੈ। ਸੁੱਤ ਤੁਮਰੋ ਅਤਿਸ਼ੈ ਮਤਵਾਨਾ, ਕਹਿੰਦਾ ਹੈ ਵੀ ਤੁਹਾਡਾ ਸਪੁੱਤਰ ਗੁਰੂ ਨਾਨਕ ਸਾਹਿਬ ਬੜਾ ਤਕੜਾ ਬੁੱਧੀ ਵਾਲਾ ਹੈ, ਅਕਲਮਤ ਵਾਲਾ ਹੈ। ਅਬ ਬਾਰਿਕ ਮੈਂ ਕਾਗਦ ਲੀਨੇ, ਇਹ ਪਤਨੀ ਹੁਣ ਮੈਂ ਬਾਹਰ ਗਿਆ ਸੀ ਬੱਚਿਆਂ ਵਿੱਚ ਬੈਠੇ ਕਾਗਜ਼ ਇਕੱਠੇ ਜੇ ਕਰਕੇ ਪੋਥੀ ਜੀ ਬਣਾ ਕੇ ਬੈਠੇ ਸਨ। ਖੇਲਤ ਹੁਤੋ ਪ੍ਰੀਤ ਚਿਤ ਚੀਨੇ, ਹਾਂ ਇਸ ਤਰ੍ਹਾਂ ਚਿਤ ਵਿੱਚ ਕਹਿੰਦੇ ਜਾਣ ਕੇ ਖੇਲ ਕਰ ਰਹੇ ਸਨ। ਮੈਂ ਬੂਝਿਓ ਕਿਆ ਖੇਲੋ ਹਤਾਤਾ, ਮੈਂ ਪੁੱਛਿਆ ਪੁੱਤਰ ਜੀ ਕਿਸ ਤਰ੍ਹਾਂ ਦੀ ਆ ਖੇਲ ਤੁਸੀਂ ਕਰ ਰਹੇ ਹੋ। ਸੁੰਦਰ ਗੇਰਾ ਕਹੀ ਸੁਖਦਾਤਾ, ਸੁਖ ਦੇਣ ਵਾਲੀ ਜਿਹੜੀ ਬਾਣੀ ਉਹਨਾਂ ਨੇ ਫਿਰ ਮੈਨੂੰ ਕਹੀ। ਸਪਤ ਸਲੋਕੀ ਗੀਤਾ ਭਾਖੀ, ਮੈਨੂੰ ਆਖਿਆ ਵੀ ਮੈਂ ਤਾਂ ਜਿਹੜੀ ਸੌ ਸਲੋਕਾਂ ਵਾਲੀ ਗੀਤਾ ਉਹ ਪੜ ਰਿਹਾ ਤੇ ਇਹਦੇ ਅਰਥ ਕਰਕੇ ਬੱਚਿਆਂ ਨੂੰ ਸੁਣਾ ਰਿਹਾ। ਜਨ ਪੰਡਤ ਤੇ ਪੜ ਕਰ ਰਾਖੀ, ਇਹ ਪਤਨੀ ਤ੍ਰਿਪਤਾ ਕੀ ਦੱਸਾਂ, ਜਿਵੇਂ ਕਿਸੇ ਮਹਾਨ ਪੰਡਿਤ ਵਿਦਵਾਨ ਤੋਂ ਪਹਿਲਾਂ ਹੀ ਇਹਨਾਂ ਨੇ ਗੀਤਾ ਪੜ ਕੇ ਰੱਖੀ ਆ, ਸੁਣਾਉਂਦੇ ਸਨ। ਅਬ ਤਾਂ ਮਤ ਗੁਣ ਵਾਨਨ ਜੈਸੀ, ਹੁਣ ਤਾਂ ਇਹਦੀ ਜਿਹੜੀ ਅਕਲ ਮਤ ਹੈ ਬਹੁਤ ਗੁਣ ਵਾਲੇ ਪੁਰਸ਼ਾਂ ਵਾਲੀ ਗੁਣੀਆਂ ਵਾਲੀ ਹੈ। ਵੱਡੇ ਹੋਏ ਕਿਆ ਜਾਣੇ ਕੈਸੀ, ਜਦੋਂ ਵੱਡੇ ਹੋ ਗਏ ਉਮਰ ਦੇ ਫਿਰ ਕੀ ਜਾਣਗੇ ਵੀ ਕਿਹੋ ਜਿਹੇ ਅਕਲ ਵਾਲੇ ਹੋਣਗੇ। ਸੁਣ ਪੁਨ ਕਹਿਤ ਭਈ ਗੁਰਮਾਤਾ, ਇਸ ਤਰ੍ਹਾਂ ਆਪਣੇ ਪਤੀ ਕਾਲੂ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਕਹਿਣ ਲੱਗੇ, ਸ਼ੁਭ ਲੱਛਣ ਇਸ ਮਹਿ ਬਖਿਆਤਾ। ਜਦੋਂ ਤੋਂ ਇਹਨਾਂ ਨੇ ਅਵਤਾਰ ਧਾਰਿਆ ਉਦੋਂ ਤੋਂ ਲੈ ਕੇ ਇਹਨਾਂ ਦੇ ਅੰਦਰ ਸਾਰੇ ਲੱਛਣ ਚੰਗੇ ਚੰਗੇ ਹਨ। ਬਦਨ ਪ੍ਰਸੰਨ ਕਮਲ ਜਿਮ ਬਿਕਸਾ, ਪਹਿਲਾ ਚਿੰਨ ਤਾਂ ਇਹ ਹੈ ਇਹਨਾਂ ਦਾ ਜਿਹੜਾ ਮੁੱਖ ਹੈ ਪ੍ਰਸੰਨ ਰਹਿੰਦਾ, ਕਵਲ ਵਾਂਗੂੰ ਖਿੜੇ ਹੀ ਰਹਿੰਦੇ ਹਨ। ਰੋਦਨ ਸ਼ਬਦ ਨ ਮੁਖ ਤੇ ਨਿਕਸਾ, ਜਦੋਂ ਤੋਂ ਕਹਿੰਦੇ ਪੈਦਾ ਹੋਏ ਉਦੋਂ ਤੋਂ ਲੈ ਕੇ ਮੂੰਹ ਦੇ ਵਿੱਚੋਂ ਰੋਣ ਦਾ ਆਵਾਜ਼ਾਂ ਤਾਂ ਕਦੇ ਨਿਕਲਿਆ ਹੀ ਨੀ। ਸਿਸ ਮਹਿ ਖੇਲਤ ਦੇਤ ਨਗਾਰੀ, ਫਿਰ ਦੂਜਾ ਹੈ ਚੰਗਾ ਲੱਛਣ ਬੱਚਿਆਂ ਵਿੱਚ ਖੇਲਦੇ ਲੜਾਈ ਪੜ੍ਹਾਈ ਕਰਦੇ ਆ, ਉਹਨਾਂ ਨੂੰ ਗਾਲਾਂ ਨੀ ਕੱਢਦੇ। ਇਹ ਲੜਿਓ ਨਾ ਕਿਸ ਸਿਓ ਮਦਰ ਉਚਾਰੀ, ਹਾਂ ਕਿਸੇ ਬੱਚੇ ਨਾਲ ਅੱਜ ਤੱਕ ਲੜੇ ਭਿੜੇ ਨਹੀਂ ਹੈ, ਸਗੋਂ ਮਿੱਠੇ ਹੀ ਬਚਨ ਉਹਨਾਂ ਬੱਚਿਆਂ ਨੂੰ ਬੋਲਦੇ ਆਏ। ਨਰ ਨਾਰੀ ਸਭ ਕਰਤ ਵਡਾਈ, ਹੇ ਕਾਲੂ ਜੀ ਜਿੰਨੇ ਆਸ ਆਏ ਭੋਏ ਤਲਵੰਡੀ ਦੇ ਮਾਹੀ ਪਾਈ ਹੈ, ਸਭ ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ ਕਰ ਰਹੇ। ਸੰਗ ਫਿਰ ਹੈ ਬਾਰਕ ਬਰੇ ਆਈ, ਜਿੰਨੇ ਬੱਚੇ ਹੈ ਮਾਂ ਪਿਓ ਤੋਂ ਬਾਹਰੇ ਹੋ ਕੇ ਇਹਨਾਂ ਨਾਲ ਮੱਲੋ ਮਲੀ ਜਬਰਦਸਤੀ ਫਿਰਦੇ। ਬ੍ਰਿਧ ਨਰਨ ਜਾਪਨ ਹੈ ਕਹਾਣੀ, ਜਿਵੇਂ ਬਹੁਤ ਵੱਡੇ ਕੋਈ ਸਿਆਣੇ ਪੁਰਸ਼ ਹੁੰਦੇ ਉਹਨਾਂ ਨੂੰ ਉਹਨਾਂ ਵਾਂਗ ਕਹਿੰਦੇ ਬੱਚਿਆਂ ਨਾਲ ਕਹਾਣੀਆਂ ਇਹ ਕਥਨ ਕਰਦੇ ਸੁਣਾਉਂਦੇ। ਬਾਲ ਵਿਸਾਲ ਸੁਣ ਹੈ ਹਿਤ ਠਾਨੀ, ਬੱਚੇ ਬਹੁਤ ਪ੍ਰੇਮ ਪਿਆਰ ਧਾਰ ਕੇ ਹਿਤ ਧਾਰ ਕੇ ਸੁਣਦੇ ਇਹਨਾਂ ਦੀਆਂ ਕਹਾਣੀਆਂ। ਮਾਤ ਪਿਤਾ ਸੁਤ ਉਸਤਤ ਕਹਿ ਕਰ, ਮਾਂ ਪਿਓ ਨੇ ਆਪੋ ਵਿੱਚ ਹੀ ਗੁਰੂ ਨਾਨਕ ਸਾਹਿਬ ਸਪੁੱਤਰ ਦੀ ਉਸਤਤ ਕਹੀ ਕੀਤੀ ਹੈ। ਔਰ ਆਮੋਦ ਸੰਗ ਭੇ ਗਹਿਵਰ, ਆਪਣੇ ਹਿਰਦੇ ਵਿੱਚ ਕਹਿੰਦੇ ਆਨੰਦ ਨਾਲ ਬਹੁਤ ਕਹਿੰਦੇ ਖਚਾ ਖਚ ਭਰ ਗਏ ਹਨ। ਉਤ ਸ੍ਰੀ ਨਾਨਕ ਖੇਲ ਮਚਾਵਤ, ਉਧਰ ਗੁਰੂ ਨਾਨਕ ਸਾਹਿਬ ਜੀ ਬੱਚਿਆਂ ਨਾਲ ਮਿਲ ਕਰਕੇ ਖੇਲ ਸ਼ੁਰੂ ਕਰ ਦਿੱਤੀ। ਤਲਵੰਡੀ ਕੀ ਬੀਥੀ ਧਾਵਤ, ਲਗਾਤਾਰ ਆਏ ਭੋਏ ਦੀ ਤਲਵੰਡੀਆਂ ਵਿੱਚ ਤੋੜਾ ਲਾਉਂਦੇ ਭਜਦੇ ਇਧਰ ਉਧਰ ਨੂੰ। ਚੜ ਹੈ ਤਰੋਵਰ ਜਸ ਪਦ ਕੂਦਾ ਹੈ, ਫੇਰ ਕਿਤੇ ਬਾਹਰ ਦਰਖਤਾਂ ਤੇ ਜਾ ਕੇ ਉੱਥੇ ਛਾਲਾਂ ਮਾਰਦੇ ਆ ਘੁਰਦੇ। ਸਿਸ ਕੋ ਸਿਸ ਮਿਲ ਲੋਚਨ ਮੂੰਦਾ ਹੈ, ਇੰਨੇ ਬੱਚੇ ਹੈ ਇੱਕ ਦੂਸਰੇ ਦੂਜਿਆਂ ਬੱਚਿਆਂ ਨਾਲ ਮਿਲ ਕੇ ਇੱਕ ਦੂਸਰੇ ਨੇਤਰ ਜੇ ਬੰਦ ਕਰਵਾ ਲੈਂਦੇ। ਭਾਗ ਚਲ ਹੈ ਨਹਿ ਦੇਤ ਗਹਾਈ, ਫੇਰ ਦੂਜੇ ਜਿਹੜੇ ਬੱਚੇ ਹੈ ਇੱਕ ਦੀਆਂ ਅੱਖਾਂ ਜੀਆਂ ਬੰਦ ਕਰਕੇ ਆਪ ਚੱਲਦੇ, ਉਹਨਾਂ ਨੂੰ ਕਹਿੰਦੇ ਆਪਣੇ ਆਪ ਨੂੰ ਗਹਾਈ ਨੀ ਦਿੰਦੇ, ਪਕੜਾਉਂਦੇ ਨੀ, ਫੜ ਨੀ ਦਿੰਦੇ ਹਨ। ਅਤ ਲਗਤਾ ਕਰ ਸ਼ੈ ਹੈ ਜਿੰਦਾਈ, ਇਸ ਤਰ੍ਹਾਂ ਬਹੁਤੀ ਕਹਿੰਦੇ ਤੇਜੀ ਕਰਕੇ ਤੇ ਜਿਹੜੀ ਦਾਈ ਜੀ ਆ ਹੱਥ ਲਾ ਕੇ ਛੋ ਕੇ ਪੂਰੀ ਕਰਦੇ, ਦਾਈ ਚੜਾ ਦਿੰਦੇ ਹਨ ਵੀ ਮੈਂ ਛੂ ਲਿਆ ਤੈਨੂੰ। ਇੱਕ ਇੱਕ ਕੋਲੈ ਕੰਧ ਉਚਾਈ, ਫਿਰ ਜਿਹਨੂੰ ਛੂ ਲਿਆ ਹੁੰਦਾ ਹੈ ਕਹਿੰਦੇ ਉਹ ਇੱਕ ਨੂੰ ਦੂਜਾ ਜਿਹੜਾ ਮੋਢਿਆਂ ਚ ਲੈ ਕੇ ਕਨੇਰੇ ਚੜਾ ਕੇ ਉੱਚਾ ਜਾ ਕਰਕੇ। ਜਾਹੇ ਨਿਸ਼ਾਨੀ ਜਹਾਂ ਬਣਾਈ, ਜਿੱਥੇ ਉਹ ਨਿਸ਼ਾਨੀਆਂ ਜਿਹੀਆਂ ਢੇਰੀਆਂ ਜਿਹੀਆਂ ਬਣਾਈਆਂ ਹੁੰਦੀਆਂ ਉੱਥੇ ਕਨੇਰੇ ਜੇ ਤੇ ਚੁੱਕ ਕੇ ਉਹਨੂੰ ਲਿਜਾਂਦਾ ਹੈ। ਜਹ ਬਹੁਤ ਧੂਰ ਬਣਾਵੇ ਢੇਰੀ, ਜਿੱਥੇ ਕਹਿੰਦੇ ਬਹੁਤੀ ਮਿੱਟੀ ਦੇ ਨਾਲ ਬੱਚਿਆਂ ਨੇ ਢੇਰੀਆਂ ਜਿਹੀਆਂ ਬਣਾਈਆਂ ਹੁੰਦੀਆਂ। ਵੱਦ ਵੱਦ ਕੂਦ ਕੁਲਾਚਨ ਕੇਰੀ, ਉੱਥੇ ਸ਼ਰਤਾਂ ਮਿਥ ਮਿਥ ਕੇ ਤੇ ਕੁਰਦੇ ਹੈ ਤੇ ਛਾਲਾਂ ਮਾਰਦੇ ਹਨ। ਬੇਦੀ ਬੰਸਨ ਕੇ ਸਿਸ ਚਾਰੂ, ਇਸ ਤਰ੍ਹਾਂ ਦੀਆਂ ਢੇਰੀਆਂ ਜਿਹਾ ਬਣਾ ਕੇ ਖੇਲ ਹੈ ਢੇਰੀਆਂ ਦੀ। ਇੱਕ ਬੱਚਾ ਜਿਹਦੇ ਸਿਰ ਤੇ ਦਾਈ ਜੀ ਚੜੀ ਹੁੰਦੀ ਹੈ ਉਹ ਵਿਚਕਾਰ ਢੇਰੀਆਂ ਦੇ ਖੜਾ ਹੁੰਦਾ ਹੈ, ਦੂਜੇ ਜਿਹੜੇ ਉਹ ਭੱਜ ਭੱਜ ਕੇ ਢੇਰੀ ਨੂੰ ਹੱਥ ਲਾਉਣ ਲਈ ਆਉਂਦੇ ਹੁੰਦੇ ਹੈ। ਜੇ ਤਾਂ ਸਮਝ ਲਓ ਢੇਰੀ ਨੂੰ ਹੱਥ ਲਾ ਜਾਏ ਫਿਰ ਤਾਂ ਸਮਝ ਲਓ ਦਾਈ ਜਿੱਤ ਗਿਆ, ਜੇ ਉਹ ਜਿਹੜਾ ਜਿਹਦੇ ਸਿਰ ਦਾਈ ਚੜ੍ਹੀ ਉਹ ਭੱਜ ਕੇ ਉਹਨੂੰ ਹੱਥ ਲਾ ਦੇ, ਫਿਰ ਉਹਦੇ ਸਿਰ 'ਤੇ ਦਾਈ ਚੜ੍ਹ ਜਾਂਦੀ, ਜਿੱਥੇ ਜਾ ਕੇ ਉਹਨੂੰ ਛੂਹ ਲਿਆ ਹੁੰਦਾ ਉੱਥੋਂ ਉਹਨੂੰ ਘਨੇਰੇ 'ਤੇ ਚੜ੍ਹ ਕੇ ਫਿਰ ਉਹ ਚੁੱਕ ਕੇ ਲਿਆਉਂਦਾ ਮਿੱਟੀ ਦੀ ਢੇਰੀ ਤੱਕ। ਇਸ ਤਰ੍ਹਾਂ ਦੀ ਕਹਿੰਦੇ ਉਹ ਜਿਹੜੀਆਂ ਢੇਰੀਆਂ ਦੀ ਖੇਡ ਜੀ, ਉਹ ਖੇਡਦੇ ਇੱਕ ਦੂਸਰੇ ਨੂੰ ਚੁੱਕ ਚੁੱਕ ਕੇ ਘਨੇਰੇ ਲਿਆਉਂਦੇ ਹਨ। ਬੇਦੀ ਬੰਸਨ ਕੇ ਸਿਸ ਚਾਰੂ, ਜਿੰਨੇ ਬੇਦੀਆਂ ਦੇ ਬੰਸ਼ ਦੇ ਕਹਿੰਦੇ ਬੱਚੇ ਸ੍ਰੇਸ਼ਟ ਸਿਆਣੇ ਹਨ। ਜਿਨ ਪਹਿਰੇ ਭੂਖਨ ਧੁਨ ਕਾਰੂ, ਨਾਨੇ ਕਹਿੰਦੇ ਚੰਗੀ ਵਧੀਆ ਆਵਾਜ਼ਾਂ ਵਾਲੇ ਸਹਿਣੇ ਗਹਿਣੇ ਪਹਿਨੇ ਹੋਏ ਪਾਏ ਹੋਏ ਹੈ। ਬਹੁ ਬੈਸੇ ਨਕੇ ਸਿਸ ਤਿਹ ਥਾਏ, ਇਸੇ ਤਰ੍ਹਾਂ ਬਹੁਤ ਜਿਹੜੇ ਬੈਸ ਆ ਦੁਕਾਨਦਾਰ ਬਾਣੀਏ ਉਹਨਾਂ ਦੇ ਬੱਚੇ ਵੀ ਉਸ ਥਾਂ ਆਏ। ਕਾਕ ਪੱਖ ਜੇ ਨਸੀਸ ਬਣਾਏ, ਬਾਣੀਆਂ ਦੇ ਬੱਚਿਆਂ ਨੇ ਸਿਰ ਦੇ ਜਿਹੜੇ ਕੇਸ ਜੇ ਹੋ ਜਿਵੇਂ ਕਾਂ ਦੇ ਖੰਭ ਜੇ ਹੁੰਦੇ ਆ ਪਟੇ ਜੇ ਰਖਾਏ ਹੋਏ। ਵਿਪਰਨ ਕੇ ਬਾਲਕ ਮਿਲ ਬ੍ਰਿੰਦਾ, ਜਿਹੜੇ ਬ੍ਰਾਹਮਣ ਲੋਕ ਆ ਉਹਨਾਂ ਦੇ ਵੀ ਬੱਚੇ ਬਹੁਤ ਮਿਲੇ ਹੋਏ ਆ ਮਹਾਰਾਜ ਨਾਲ। ਖੇਲਤ ਤਜ ਹੈ ਨ ਸੰਗ ਮੁਕੰਦਾ, ਮੋਤੀ ਦਾਤੇ ਸਤਿਗੁਰੂ ਦਾ ਕਹਿੰਦੇ ਖੇਲਦੇ ਹੋਏ ਸਾਥ ਨਹੀਂ ਛੱਡਦੇ ਹਨ। ਇੱਕ ਬਾਰ ਬਾਰਿਕ ਜੋ ਆਇਓ, ਇੱਕ ਵਾਰੀ ਜਿਹੜਾ ਬੱਚਾ ਖੇਲਣ ਲਈ ਆ ਗਿਆ ਹੈ, ਕੁਨ ਆਵੈ ਨਿਤ ਚਿਤ ਵਿਰ ਮਾਇਓ, ਇਹਨਾਂ ਚਿਤ ਵਿੱਚ ਕਹਿੰਦੇ ਉਹ ਲੱਟੂ ਹੋ ਜਾਂਦਾ, ਮੋਹਿਆ ਜਾਂਦਾ, ਖਿੱਚਿਆ ਜਾਂਦਾ, ਹਮੇਸ਼ਾ ਆਪੇ ਹੀ ਫਿਰ ਆ ਜਾਂਦਾ ਚੱਲ ਕੇ। ਪੂਰ ਭਾਗ ਜਾਗੇ ਜਿਨ ਮਾਥੇ, ਕੋਈ ਜੀ ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਬਹੁਤ ਤਕੜੇ ਕੋਈ ਭਾਗ ਜਾਗੇ ਆ ਖੁੱਲੇ ਆ। ਕਰਹਿ ਸਪਰਸ਼ਨ ਬੋਲਣ ਸਾਥੇ, ਗੁਰੂ ਨਾਨਕ ਸਾਹਿਬ ਨਾਲ ਛੋਹਦੇ ਆ ਉਹਨਾਂ ਦੇ ਨਾਲ ਬਚਨ ਬੋਲਣਾ ਕਰਦੇ। ਨਰਾਜ ਛੰਦ ਸਿਸੋਂ ਵਿਖੇ ਬਿਨਾ ਲਖੇ, ਅਖੇਲ ਖੇਲ ਖੇਲ ਹੀ, ਇਸ ਤਰ੍ਹਾਂ ਬੱਚਿਆਂ ਦੇ ਵਿੱਚ ਬਿਨਾ ਜਾਣੇ ਤੋਂ ਕਹਿੰਦੇ ਜਿਹੜੀਆਂ ਨਾ ਖੇਲਣ ਵਾਲੀਆਂ ਖੇਲਾਂ ਉਹਨਾਂ ਨੂੰ ਸਤਿਗੁਰੂ ਖੇਲ ਲਏ। ਮਿਲਾਏ ਬ੍ਰਿੰਦ ਬਾਲਕ ਪਹਿਲ ਲਾਲ ਮਿਲ ਹੀ, ਬਹੁਤੇ ਬੱਚਿਆਂ ਨੂੰ ਆਪੋ ਵਿੱਚ ਹੀ ਮਿਲਾ ਕੇ ਤੇ ਫਿਰ ਕਹਿੰਦੇ ਪਿਆਰੀਆਂ ਜਿਹੜੀਆਂ ਪਹੇਲੀਆਂ ਜਿਹੀਆਂ ਬੁਝਾਰਤਾਂ ਜਿਹੀਆਂ ਉਹ ਪਾਉਂਦੇ ਹਨ, ਬਾਤਾਂ ਜਿਹੀਆਂ ਪਾਉਂਦੇ ਹਨ। ਧਰਾ ਸਰੀਰ ਹੇਤ ਦੰਬ ਮਾਨ ਕੋ ਨਿਕੰਦਨਾ, ਇਹਨਾਂ ਨੇ ਪਖੰਡ ਨੂੰ ਤੇ ਮਾਨ ਨੂੰ ਨਾਸ ਕਰਨ ਵਾਸਤੇ ਸਰੀਰ ਧਾਰਨ ਕੀਤਾ ਹੈ। ਸੰਤੋਖ ਸਿੰਘ ਬੰਦ ਕੋ ਕਰੀ ਮੁਕੰਦ ਬੰਦਨਾ, ਜਿਹੜਾ ਕਵੀ ਸੰਤੋਖ ਸਿੰਘ ਹੈ ਐਸੇ ਜਿਹੜੇ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਹੈ ਉਹਨਾਂ ਦੇ ਚਰਨਾਂ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਰਿਹਾ ਨਮਸਕਾਰ ਕਰ ਰਿਹਾ ਹੈ ਤੇ ਨਾਲ ਹੀ ਜਿਹੜਾ ਪ੍ਰਸੰਗ ਹੈ ਬਾਲੀ ਲਾਲਾ ਇਹ ਪੂਰਾ ਕਰ ਰਿਹਾ ਖਤ ਕਰ ਰਿਹਾ ਹੈ। ਇਸ ਤਰ੍ਹਾਂ ਇਹ ਭਾਈ ਬਾਲਾ ਜੀ ਨੇ ਜਿਵੇਂ ਪ੍ਰਸੰਗ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਇਆ ਉਸੇ ਦਾ ਹੂਹ ਲੱਥਾ ਜਿਹੜੇ ਕਾਵਿ ਦੇ ਨਿਯਮਾਂ ਵਿੱਚ ਛੰਦਾਬੰਦੀ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਇਹ ਨਾਨਕ ਪ੍ਰਕਾਸ਼ ਨਾਮ ਪੁਸਤਕ ਵਿੱਚ ਕੀਤਾ ਹੈ ਜਿਹੜਾ ਪਰੜ ਮਿਲ ਕੇ ਸੁਣਿਆ ਲਾਹਾ ਲਿਆ ਹੈ। ਇਸ ਤਰ੍ਹਾਂ ਹੀ ਜਿਵੇਂ ਜਿਹੜਾ ਨੂਰਦੀਨ ਮੁੱਲਾ ਹੈ ਉਹਦੇ ਕੋਲ ਵੀ ਆਪ ਜੀ ਨੂੰ ਪੜ੍ਹਨੇ ਪਾਇਆ ਸੀ, ਜਿਵੇਂ ਉਹਨੂੰ ਮਹਾਰਾਜ ਜੀ ਨੇ ਉਹ ਅਰਬੀ ਫਾਰਸੀ ਵਿੱਚ ਸ਼ਬਦ ਉਚਾਰਨ ਕਰਕੇ ਸਭ ਉਪਦੇਸ਼ ਦੀ ਬਖਸ਼ਿਸ਼ ਕਰਕੇ ਨਿਹਾਲ ਕਰ ਦਿੱਤਾ ਸੀ, ਉਹਦੇ ਵੀ ਆਪ ਗੁਰੂ ਬਣ ਗਏ ਸਨ। ਉਪਦੇਸ਼ ਦੇਣ ਵਾਲੇ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਨ ਵਾਲੇ ਹੋਏ ਸਨ। ਉਹ ਕੱਲ੍ਹ ਦੇ ਦੀਵਾਨ ਵਿੱਚ ਜੇ ਪ੍ਰਸੰਗ ਆਏਗਾ, ਹੁਣ ਸਮਾਂ ਹੋਇਆ ਇੱਥੇ ਸਮਾਪਤੀ। ਸਿਸੋਂ ਵਿਖੇ ਬਿਨਾਂ ਲਖੇ ਅਖੇਲ ਖੇਲ ਖੇਲ ਹੀ, ਮਿਲਾਏ ਬ੍ਰਿੰਦ ਬਾਲ ਕੋ ਪਹਿਲ ਲਾਲ ਮਿਲ ਹੀ, ਧਰਾ ਸਰੀਰ ਹੇਤ ਦੰਬ ਮਾਨ ਕੋ ਨਿਕੰਦਨਾ, ਸੰਤੋਖ ਸਿੰਘ ਬੰਦ ਕੋ ਕਰੀ ਮੁਕੰਦ ਬੰਦਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਰੰਕੇ ਸਦਾ ਬਵੇ ਏ ਅਪਰੰਪਰ ਹਰ ਹਰੇ ਅਹ ਪੀ ਹੋ ਬਨਹਾਰ ਏ ਸੰਤਾਂ ਕੈ ਸਦਾ ਸੰਗ ਨਿਦਾਰਾਂ ਆਧਾਰ ਏ ਠਾਕੁਰ ਹੋਂ ਦਾਸ ਰੂ ਨਾ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ ਤੂੰ ਠਾਕੁਰ ਤੂੰ